ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਸ੍ਰੀ ਗੁਰ ਚਰਨ ਤਰੋਵਰੰ ਸੀਤਲ ਸੁੰਦਰ ਛਾਇ ਮ੍ਰਿਗ ਮਨ ਬਿਸ਼ਿਆਤ ਪਤਪਿਓ ਹੋਇ ਸੁਖ ਤਾਹਾਂ ਟਿਕਾਇ ਸ੍ਰੀ ਗੁਰ ਚਰਨ ਤਰੋਵਰੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਸਰਵਣ ਕਰਕੇ ਲਾਹਾ ਲੈ ਰਹੇ ਸੀ ਗੁਰੂ ਕਾ ਇਤਿਹਾਸ ਲੜੀਵਾਰ ਰੂਪ ਵਿੱਚ ਚੱਲਿਆ ਹੈ। ਕੀਰਤਨ ਤੋਂ ਉਪਰੰਤ ਆਪਾਂ ਕੁਝ ਸਮਾਂ ਪੜ੍ਹ ਸੁਣ ਕੇ ਲਾਹਾ ਹਾਸਲ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਅਗਲਾ ਪ੍ਰਸੰਗ ਆ ਰਿਹਾ ਸਰਵਣ ਕਰਕੇ ਲਾਹਾ ਲੈਣ ਲਈ ਸਤਿਗੁਰੂ ਦੀ ਹਜ਼ੂਰੀ ਵੀ ਸਜ ਰਹੇ ਹਾਂ। ਕੀਰਤਨ ਦੀ ਸਮਾਪਤੀ ਹੋਈ ਹੈ। ਆ ਰਿਹਾ ਇਤਿਹਾਸ ਰਾਹੀਂ ਅਗਲਾ ਪ੍ਰਸੰਗ। ਸਰਵਣ ਕਰਨ ਤੋਂ ਪਹਿਲਾਂ ਸੰਪਰਦਾ ਦੇ ਸੰਕੇਤ ਕੀਤੇ ਹੋਏ ਨਿਯਮ ਅਨੁਸਾਰ ਥੋੜ੍ਹਾ ਜਿਹਾ ਜਿਹੜਾ ਪ੍ਰਸੰਗ ਹੈ ਕੱਲ੍ਹ ਵਾਲਾ ਸੁਣਾਇਆ ਜਾ ਰਿਹਾ ਹੈ ਤਾਂ ਕਿ ਲੜੀ ਜੁੜ ਜਾਏ ਅੱਜ ਵਾਲੇ ਪ੍ਰਸੰਗ ਨਾਲ। ਪ੍ਰਸੰਗ ਸੁਣਿਆ ਸੀ ਕੰਵਲ ਨੈਣ ਰਾਜੇ ਦਾ, ਜਿਸਦੇ ਸ਼ਹਿਰ ਦੇ ਵਿੱਚ ਸਾਰੀਆਂ ਹੀ ਸਹੂਲਤਾਂ ਸੀ। ਕੋਈ ਵੀ ਵਿਦੇਸੀ ਹੋਵੇ ਵਿਦੇਸ਼ੀ ਹੋਵੇ ਸਭ ਨੂੰ ਮੁਫਤੀ ਭੋਜਨ ਮਿਲਦਾ ਸੀ। ਕੋਈ ਵੀ ਵਸਤੂ ਦਾ ਮੁੱਲ ਨਹੀਂ ਲਿਆ ਜਾਂਦਾ ਸੀ ਅਤੇ ਮਰਦਾਨਾ ਚਲਾ ਗਿਆ ਹੈ। ਢਾਈ ਕਿੱਸੇ ਮਠਿਆਈ ਸ਼ਖ ਛਕਾ ਕੇ ਰੱਜ ਪੁੱਜ ਕੇ ਸ਼ਹਿਰ ਦੇਖ ਕੇ ਆਇਆ ਸਤਿਗੁਰਾਂ ਦੇ ਪਾਸ, ਅਤੇ ਚਿਹਰਾ ਇਹਦਾ ਬੜਾ ਖਿੜਿਆ ਹੋਇਆ। ਦੇਖ ਕੇ ਮਹਾਰਾਜ ਨੇ ਕਿਹਾ ਵੀ ਕਿਵੇਂ ਆਇਆ ਨਾ ਮਹਾਰਾਜ, ਇਹੋ ਜਿਹਾ ਤਾਂ ਸ਼ਹਿਰ ਹੀ ਨਹੀਂ ਕੋਈ ਦੇਖਿਆ। ਅਤੇ ਸੋਨੇ ਦੇ ਮੰਦਰ ਹੈ, ਅਤੇ ਸੋਨੇ ਦੀਆਂ ਦੁਕਾਨਾਂ, ਅਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣੀਆਂ ਪਈਆਂ, ਕੋਈ ਮੁੱਲ ਮੁੱਲ ਨਹੀਂ ਹੈ। ਜਿੰਨਾ ਜੀ ਕਰੇ ਛਕੇ ਛਕਾਵੇ। ਹੇ ਮਹਾਰਾਜ, ਫਿਰ ਇਸ ਤਰ੍ਹਾਂ ਦੀਆਂ ਸਹੂਲਤਾਂ ਕਿਉਂ ਹੈ? ਫਿਰ ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਕੋਈ ਝੂਠ ਨਹੀਂ ਬੋਲਦਾ ਹੈ, ਸਾਰੇ ਸੱਚ ਬੋਲਦੇ, ਅਤੇ ਪਰਮੇਸ਼ਰ ਦੀ ਰਜਾ ਵਿੱਚ ਰਹਿਣ ਵਾਲੇ ਨੇ। ਇੱਥੋਂ ਦਾ ਜਿਹੜਾ ਰਾਜਾ ਉਹ ਵੀ ਬਹੁਤ ਪੁੰਨ ਰੂਪ ਕਰਮਾਂ ਵਾਲਾ ਹੈ, ਪੁੰਨੀ ਹੈ, ਧਰਮੀ ਹੈ, ਜਿਸ ਕਰਕੇ ਪਰਮੇਸ਼ਰ ਵੀ ਅਚਰਜ ਹੈ। ਉਸਨੇ ਅਚਰਜ ਇਹੋ ਜਿਹੇ ਨਗਰ ਸ਼ਹਿਰ ਵੀ ਵਸਾਏ ਹੋਏ ਹੈ। ਉਹ ਜਿਸ ਧਰਮ ਸਿੰਘ ਰਾਹੀਂ ਇਸਨੇ ਭੋਜਨ ਲੈ ਕੇ ਛਕਿਆ ਸੀ, ਇੱਕ ਦਿਨ ਫਿਰ ਮਿਲ ਗਿਆ ਸੱਤ ਅੱਠ ਦਿਨਾਂ ਪਿੱਛੋਂ। ਕਹਿੰਦੇ ਵੀ ਨਾਲ ਦੇ ਸਾਥੀ ਨਹੀਂ ਕਿਤੇ ਦੇਖੇ, ਤੂੰ ਛਕ ਜਾਂਦਾ ਹੈ। ਕਹਿਣ ਲੱਗਾ ਉਹ ਤਾਂ ਸੰਤੋਖੀ ਹੈ, ਉਹ ਤਾਂ ਕੋਈ ਪ੍ਰੇਮ ਨਾਲ ਲੈ ਜਾਏ ਤਾਂ ਛਕ ਲੈਂਦੇ, ਨਹੀਂ ਤਾਂ ਬਸ ਇਸੇ ਹੀ ਪੌਣਾ ਆ ਰਹੀ ਰਹਿੰਦੇ ਹੈ। ਸੁਣ ਕੇ ਇਹਦੇ ਅੰਦਰ ਸ਼ਰਧਾ ਆਈ। ਇਸ ਤਰ੍ਹਾਂ ਪੰਜ ਕੁ ਸੇਰ ਭੋਜਨ ਲੈ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਪੁੱਜ ਗਿਆ, ਮੱਥਾ ਟੇਕ ਕੇ ਅੱਗੇ ਰੱਖ ਕੇ ਕਹਿਣ ਲੱਗਿਆ ਮਹਾਰਾਜ ਸਕੋ ਭੋਜਨ। ਗੁਰੂ ਮਹਾਰਾਜ ਪੁੱਛ ਪੜਤਾਲ ਕਰਨ ਲੱਗ ਪਏ ਵੀ ਤੁਹਾਡੇ ਰਾਜੇ ਦਾ ਕੀ ਨਾਂ ਹੈ? ਕਹਿੰਦਾ ਜੀ ਕੰਵਰ ਲੈਣ, ਜਿਹੜੇ 18 ਟਾਪੂਆਂ ਦੇ ਰਾਜੇ ਹੈ, ਉਹਨਾਂ ਦਾ ਰਾਜਿਆਂ ਵਿੱਚੋਂ ਸ਼੍ਰੋਮਣੀ ਰਾਜਾ ਹੈ, ਅਤੇ ਮਾਨ ਤੋਂ ਹੰਕਾਰ ਤੋਂ ਰਹਿਤ ਰਾਜਾ ਹੈ, ਕਿਸੇ ਨੂੰ ਕੁਝ ਨਹੀਂ ਇਹ ਕਹਿੰਦਾ ਹੈ। ਮਹਾਰਾਜ ਕਹਿੰਦੇ ਵੀ ਨਹੀਂ, ਅਸੀਂ ਨਹੀਂ ਭੋਜਨ ਛਕਣਾ ਤੁਹਾਡੇ ਰਾਜੇ ਵਿੱਚ। ਅਸੀਂ ਇੱਕ ਔਗਣ ਜਾਣਦੇ ਹਾਂ, ਜਿੱਥੇ ਔਗਣ ਹੋਵੇ ਉੱਥੇ ਨਹੀਂ ਛਕਦੇ। ਕਹਿਣ ਲੱਗਾ ਮਹਾਰਾਜ ਨਹੀਂ, ਸਾਡੇ ਤਾਂ ਹੈ ਨਹੀਂ, ਜੇ ਹੈ ਤਾਂ ਮੈਨੂੰ ਦੱਸੋ। ਮਹਾਰਾਜ ਕਹਿੰਦੇ ਉਹ ਆਪ ਜਾਣਦਾ, ਉਹਨੂੰ ਪਤਾ ਹੈ ਵੀ ਕੀ ਔਗਣ ਹੈ। ਇਸਨੇ ਅੱਗੇ ਜਾ ਕੇ ਉਹ ਕਵਲ ਲੈਣ ਨੂੰ ਦੱਸ ਦਿੱਤਾ ਵੀ ਬਾਹਰ ਤਿੰਨ ਆਏ ਸਾਧੂ, ਉਹਨਾਂ ਵਿੱਚੋਂ ਇੱਕ ਛਕਦਾ ਭੋਜਨ ਤੋਂ ਨਹੀਂ। ਅੱਜ ਮੈਂ ਗਿਆ ਸੀ ਹਜ਼ੂਰੀ ਵਿੱਚ ਭੋਜਨ ਲੈ ਕੇ, ਉਹ ਕਹਿੰਦੇ ਨਹੀਂ ਛਕਣਾ, ਤੁਹਾਡੇ ਰਾਜੇ ਵਿੱਚ ਔਗਣ ਹੈ, ਜਿੱਥੇ ਔਗਣ ਵਾਲਾ ਹੋਵੇ ਕੋਈ ਮਨੁੱਖ ਉੱਥੇ ਅਸੀਂ ਨਹੀਂ ਖਾਂਦੇ। ਰਾਜਾ ਕਹਿਣ ਲੱਗਾ ਵੀ ਚਲੋ ਆਪਾਂ ਮਹਾਰਾਜ ਤੋਂ ਪੁੱਛ ਪਛਾ ਲੈਂਦੇ, ਆ ਗਏ। ਫਿਰ ਆ ਕੇ ਮੱਥਾ ਟੇਕਿਆ ਰਾਜੇ ਨੇ, ਅਤੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਵੀ ਮੇਰੇ ਵਿੱਚ ਕੀ ਔਗਣ ਹੈ, ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸੋ। ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਮਾਣ ਦਾ ਹੰਕਾਰ ਦਾ ਔਗਣ ਹੈ, ਕਿਉਂਕਿ ਮਹਾਰਾਜ ਮੈਂ ਤਾਂ ਕੋਈ ਹੰਕਾਰ ਨਹੀਂ ਕਰਦਾ। ਮੇਰੇ ਫਿਰ ਦੂਜੇ ਜਿਹੜੇ ਹੈ ਉਹਨਾਂ ਨੂੰ ਤੂੰ ਆਪਣੇ ਕੋ ਕਹਿੰਦਾ ਵੀ ਉਹ ਮੇਰੇ ਅਧੀਨ ਹੈ। ਕਹਿੰਦਾ ਮਹਾਰਾਜ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ, ਜੇ ਕੋਈ ਹੈ ਤੁਸੀਂ ਮਾੜਾ ਮੋਟਾ ਦੇਖ ਰਹੇ ਹੋ ਵੀ ਕੱਢ ਦਿਓ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ, ਜੇ ਤੇਰੇ ਅੰਦਰ ਮਾਣ ਹੰਕਾਰ ਹੈ ਨਹੀਂ, ਸੁਧਰ ਸੈਨ ਨੂੰ ਆਪਣਾ ਰਾਜਾ ਮੁਖੀ ਮਨ, ਉਹਦੇ ਈਨ ਮਨ। ਇਹ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਉਹ ਸੁਧਰ ਸੈਨ ਰਾਜੇ ਦੀ ਗੱਲ ਕੀ ਹੈ? ਜੇ ਤੁਸੀਂ ਉਸਦੇ ਕੁੱਤੇ ਦੇ ਵੀ ਚਰਨੀ ਪਾਓ ਤਾਂ ਮੈਂ ਤਾਂ ਉੱਥੇ ਵੀ ਮੱਥਾ ਟੇਕ ਦਿਆਂਗਾ। ਮਹਾਰਾਜ ਸੁਣ ਕੇ ਪ੍ਰਸੰਨ ਹੋ ਗਏ, ਕਹਿੰਦੇ ਵੀ ਤੂੰ ਧੰਨ ਹੈ, ਇਹ ਵੀ ਤੂੰ ਜਨਕ ਰਾਜੇ ਦੀ ਸੇਵਾ ਕੀਤੀ ਸੀ, ਉਹਦਾ ਫਲ ਤੈਨੂੰ ਮਿਲਿਆ ਹੈ। ਐਸਾ ਸੁਣ ਕੇ ਫਿਰ ਇਸਨੇ ਮਹਾਰਾਜ ਤੋਂ ਪੁੱਛਿਆ, ਮਹਾਰਾਜ ਮੈਂ ਜਨਕ ਰਾਜੇ ਦੀ ਕਿਵੇਂ ਸੇਵਾ ਕੀਤੀ ਸੀ? ਫਿਰ ਗੁਰੂ ਮਹਾਰਾਜ ਨੇ ਸਾਰਾ ਪ੍ਰਸੰਗ ਦੱਸਤਾ ਵੀ ਜਦੋਂ ਸਤਯੁਗ ਦੇ ਵਿੱਚ ਜਨਕ ਰਾਜਾ ਰਾਜ ਪਾਕ ਕਰ ਰਿਹਾ ਸੀ, ਤੂੰ ਵੀ ਉਹਦਾ ਸੇਵਾਦਾਰ ਸੀ, ਤੇਰਾ ਨਾਮ ਉਸ ਵੇਲੇ ਸਫਾ ਚੰਦ ਸੀ, ਇੱਕ ਵਾਰੀ ਗਰਮੀ ਦੀ ਮੌਸਮ ਸੀ, ਜਨਕ ਰਾਜੇ ਨੂੰ ਬੜੀ ਤਿੱਖੀ ਤੇਹ ਲੱਗੀ ਤੇ ਨੂੰਹ ਨੇ ਕਿਹਾ ਵੀ ਸਫਾ ਚੰਦ, ਅੱਜ ਇੱਥੇ ਬਰਫ ਵਾਲਾ ਪਹਾੜ ਹੈ, ਉੱਥੇ ਜਾ ਨੇੜੇ, ਉਹ ਪਾਣੀ ਠੰਡਾ ਹੋਊਗਾ ਤੇ ਠੰਡਾ ਪਾਣੀ ਲਿਆ ਛਕਾ ਤੇ ਨਿਵਰਤ ਕਰੀਏ। ਤੂੰ ਵੀ ਪਾਣੀ ਲੈਣ ਚਲਿਆ ਗਿਆ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਤੇਰੇ ਮਨ ਵਿੱਚ ਇਸ ਤਰ੍ਹਾਂ ਦਾ ਫਰਨਾ ਹੋ ਗਿਆ ਵੀ ਜੇ ਆਪਾਂ ਵੀ ਰਾਜੇ ਮਹਾਰਾਜੇ ਹੁੰਦੇ ਆਪਾਂ ਵੀ ਹੁਕਮ ਕਰਦੇ, ਜਿਵੇਂ ਇਹ ਹੁਣ ਹੁਕਮ ਕਰਕੇ ਠੰਡਾ ਪਾਣੀ ਮੰਗਾ ਰਿਹਾ ਪੀ ਰਿਹਾ, ਸਭ ਤਰ੍ਹਾਂ ਦੀਆਂ ਸਹੂਲਤਾਂ ਹੈ। ਇਸ ਤਰ੍ਹਾਂ ਤੇਰੇ ਮਨ ਵਿੱਚ ਫਰਨਾ ਫਰ ਗਿਆ ਸੀ, ਫਿਰ ਤੂੰ ਪਾਣੀ ਲਿਆ। ਜਨਕ ਰਾਜੇ ਨੇ ਛੱਕ ਕੇ ਪ੍ਰਸੰਨਤਾ ਜ਼ਾਹਰ ਕੀਤੀ, ਖੁਸ਼ ਹੋ ਕੇ ਕਿਹਾ ਵੀ ਮੰਗ ਵੀ ਸੇਵਕਾ ਕੀ ਮੰਗਦਾ। ਉਹ ਇਸ ਤਰ੍ਹਾਂ ਸ਼ਰਮਾ ਜੇ ਗਿਆ ਵੀ ਨਹੀਂ ਜੀ, ਮੈਨੂੰ ਤਾਂ ਕੋਈ ਲੋੜ ਨਹੀਂ ਹੈ, ਮੇਰੀ ਕੋਈ ਮੰਗ ਨਹੀਂ ਹੈ। ਉਹਨੇ ਅੰਤਰਜਾਮਤਾ ਨਾਲ ਜਾਣ ਲਿਆ ਵੀ ਤੂੰ ਤਾਂ ਪਹਿਲਾਂ ਹੀ ਮੰਗੀ ਬੈਠਾ, ਇਸ ਕਰਕੇ ਚੰਗਾ ਤੂੰ ਵੀ ਪਾਣੀ ਲੈਣ ਗਿਆ। ਜਦੋਂ ਮਨ ਵਿੱਚ ਫੁਰਨਾ ਕੀਤਾ ਸੀ ਵੀ ਜੇ ਮੈਂ ਰਾਜਾ ਮਹਾਰਾਜਾ ਹੁੰਦਾ ਮੈਂ ਵੀ ਠੰਡਾ ਪਾਣੀ ਮੰਗਾਉਂਦਾ, ਮੈਂ ਵੀ ਮੌਜਾਂ ਲੁੱਟਦਾ, ਚੰਗਾ ਵੀ ਹੁਣ ਮੇਰੇ ਨਾਲੋਂ ਵੀ ਤੂੰ ਮਹਾਨ ਵੱਡਾ ਰਾਜਾ ਬਣੇਗਾ, ਸੇਵਕਾ, ਸਭ ਤਰ੍ਹਾਂ ਦੀਆਂ ਸਹੂਲਤਾਂ ਤੈਨੂੰ ਹੋਣਗੀਆਂ। ਇਸ ਤਰ੍ਹਾਂ ਵੀ ਉਹ ਰਾਜੇ ਜਨਕ ਰਾਜੇ ਨੇ ਖੁਸ਼ ਹੋ ਕੇ ਤੈਨੂੰ ਇਹ ਵਰ ਦਿੱਤਾ ਸੀ, ਉਹਦੇ ਕਰਕੇ ਆ ਤੈਨੂੰ ਰਾਜ ਭਾਗ ਮਿਲਿਆ ਹੈ, ਇਸ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਤੈਨੂੰ ਹਾਸਲ ਹੈ। ਸੁਣ ਕੇ ਫਿਰ ਇਹ ਚਰਨੀ ਪੈ ਗਿਆ ਸੀ ਮਹਾਰਾਜ ਦੇ ਕੇ, ਧੰਨੋ ਮਹਾਰਾਜ। ਇਸ ਤਰ੍ਹਾਂ ਇੱਥੇ ਮਹਾਰਾਜ ਨੇ ਫਿਰ ਇਹਨੂੰ ਸਿੱਖੀ ਬਖਸ਼ੀ, ਔਰ ਜਿਹੜੇ ਇਹਦੇ ਬਾਕੀ ਅਮੀਰ ਵਜ਼ੀਰ ਅਹਿਲਕਾਰ ਨੌਕਰ ਚਾਕਰ ਹੈ ਸਭਨਾਂ ਨੂੰ ਭਾਵ ਭਗਤੀ ਦਿੜਾਈ, ਧਰਮ ਦੀ ਜਗ੍ਹਾ ਕਾਇਮ ਕੀਤੀ, ਦੋਵੇਂ ਸਮੇਂ ਸੰਗਤ ਪੰਗਤ ਕਹਿਣ ਦੀ ਮਰਿਆਦਾ ਕਾਇਮ ਕਰ ਦਿੱਤੀ। ਇਸ ਤਰ੍ਹਾਂ ਫਿਰ ਜਿਹੜਾ ਮਰਦਾਨਾ ਹੈ ਰੋਜ਼ ਇੱਥੇ ਛਕਦਾ ਰਿਹਾ ਖੁੱਲ੍ਹੇ ਗੱਫੇ, ਜਿਸ ਕਰਕੇ ਸਰੀਰ ਦਾ ਬੜਾ ਤਕੜਾ ਰਿਸ਼ਟ ਪੁਸ਼ਟ ਹੋ ਗਿਆ, ਬਹੁਤ ਖੁਸ਼ ਹੋ ਗਿਆ। ਇਸ ਤੋਂ ਮਹਾਰਾਜ ਅੱਗੇ ਚਲੇ ਗਏ। ਜਿਵੇਂ ਮਰਦਾਨੇ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਮਹਾਰਾਜ ਮੈਨੂੰ ਮੱਕਾ ਮਦੀਨਾ ਦਿਖਾਓ, ਇਹਦੀ ਇੱਛਾ ਜ਼ਿਆਦਾ ਜਾਣ ਕੇ ਗੁਰੂ ਮਹਾਰਾਜ ਜਿਵੇਂ ਮੱਕੇ ਮਦੀਨੇ ਵੱਲ ਨੂੰ ਚਲੇ ਗਏ। ਉਹ ਜਿਵੇਂ ਵੀ ਕਵੀ ਸੰਤੋਖ ਸਿੰਘ ਜੀ ਨੇ ਪ੍ਰਸੰਗ ਲਿਖਿਆ ਅੱਜ ਆ ਰਿਹਾ ਹੈ ਸਾਰਾ, ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਚਰਨ ਤਰੋਵਰੰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨ ਹੈ, ਉਹ ਜਿਵੇਂ ਕਲਪ ਬਿਰਸ਼ ਹੁੰਦਾ ਨਾ, ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਮਨ ਦੀਆਂ ਪੂਰੀਆਂ ਕਰਨ ਵਾਲਾ, ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਕਲਪ ਵਰਗੇ ਹੈ, ਬੜੇ ਸ੍ਰੇਸ਼ਟ ਸੀਤਲ ਸੁੰਦਰ ਛਾਇ, ਤੇ ਜਿਵੇਂ ਉਹ ਕਲਪ ਬਿਰਸ਼ ਦੀ ਬੜੀ ਠੰਡੀ ਛਾਇਆ ਹੈ, ਸੁਖਦਾਈ ਛਾਇਆ ਹੈ, ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਚਰਨ ਹੈ ਕਲਪ ਬਿਰਸ਼ ਵਰਗੇ ਹੈ, ਜਿਨ੍ਹਾਂ ਦੀ ਕਹਿੰਦੇ ਜਿਹੜੀ ਛਾਇਆ ਹੈ ਬਹੁਤ ਹੀ ਸੁੰਦਰ ਤੇ ਬਹੁਤ ਹੀ ਸੀਤਲ ਠੰਡੀ ਹੈ, ਸੁਖ ਦੇਣ ਵਾਲੀ ਹੈ ਛਾਇਆ। ਮ੍ਰਿਗ ਮਨ ਬਿਸ਼ਿਆਤ ਪਤਪਿਓ। ਆ ਕਵੀ ਕਹਿੰਦਾ ਮੇਰਾ ਜਿਹੜਾ ਮਨ ਹੈ ਹਰਨ ਵਰਗਾ ਹੈ, ਜੋ ਬਿਸ਼ਿਆਂ ਰੂਪੀ ਧੁੱਪ ਦੇ ਨਾਲ ਬੜਾ ਭਾਰੀ ਤਪਿਆ ਹੋਇਆ ਹੈ। ਵੈ ਸੁਖ ਤਹਾਂ ਟਿਕਾਏ, ਕਿਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਰੂਪੀ ਕਲਪ ਬਿਰਸ਼ ਮੇਰਾ ਮਨ ਰੂਪੀ ਹਰਨ ਟਿਕ ਜਾਏ, ਫਿਰ ਬਹੁਤ ਹੀ ਸੁਖੀ ਹੋ ਜਾਏਗਾ, ਸੁਖੀ ਹੋ ਜਾਂਦਾ ਹੈ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸੁਣੋ ਗੁਰੂ ਅੰਗਦ ਜੀ ਕਥਾ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਸੁਣੋ ਮੇਰੇ ਪਾਸੋਂ। ਭਾਈ ਜਥਾ ਉਚਰੋ ਪੁੰਨ ਤਥਾ। ਜਿਸ ਤਰ੍ਹਾਂ ਦੀ ਕਹਿੰਦੇ ਹੋਈ ਉਸੇ ਤਰ੍ਹਾਂ ਦੀ ਮੈਂ ਹੂਬ ਹੋ ਕਥਾ ਉਚਾਰਨ ਕਰਦਾ ਹਾਂ, ਸੁਣਾਉਂਦਾ ਹਾਂ ਤੁਹਾਨੂੰ। ਕਵਲ ਨੈਣ ਕੋ ਦੀਨੋ ਗਿਆਨਾ। ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਜਿਹੜਾ ਕਵਲ ਨੈਣ ਰਾਜਾ ਸੀ, ਉਸਨੂੰ ਆਤਮਾ ਦਾ ਜਿਹੜਾ ਗਿਆਨ ਮਹਾਰਾਜ ਨੇ ਦੇ ਦਿੱਤਾ ਆਤਮ ਅੰਤਰ ਵਹਿਰ ਦਿਖਾਨਾ, ਆਤਮਾ ਤੇ ਪਰਮਾਤਮਾ ਅੰਦਰ ਵੀ ਬਾਹਰ ਵੀ ਹਰ ਪਾਸੇ ਦਿਖਾ ਦਿੱਤਾ। ਯੋਗ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੀ ਕੋਈ ਇਹ ਬੀਠਲ ਉਹ ਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਜਿਵੇਂ ਨਾਮਦੇਵ ਜੀ ਨੇ ਕਿਹਾ। ਸਭ ਪਾਸੇ ਅੰਦਰ ਬਾਹਰ ਖੰਡਾਂ ਬ੍ਰਹਮੰਡਾਂ ਵਿੱਚ ਸਰੀਰਾਂ ਹਿਰਦਿਆਂ ਵਿੱਚ ਪਰਮੇਸ਼ਰੀ ਜਨਾ ਦਿੱਤਾ ਹੈ। ਜੋ ਆਕਾਸ਼ ਪੂਰਨ ਸਭ ਥਾਈ, ਇਸ ਤਰ੍ਹਾਂ ਜਿਹੜਾ ਆਕਾਸ਼ ਹੈ ਸਾਰੇ ਥਾਵਾਂ ਵਿੱਚ ਪਰਿਪੂਰਨ ਵਿਆਪਿਆ ਹੋਇਆ ਹੈ। ਅਸ ਦਿਖਾਏ ਕਰ ਚੱਲੇ ਗੁਸਾਈ, ਆਕਾਸ਼ ਵਾਂਗ ਸਾਰੇ ਪਰਮੇਸ਼ਰ ਨੂੰ ਵਿਆਪਕ ਦਿਖਾ ਕੇ ਫਿਰ ਜਗਤ ਦੇ ਮਾਲਕ ਕਮਲ ਨੈਣ ਰਾਜੇ ਪਾਸੋਂ ਚੱਲ ਪਏ। ਮੰਦ ਮੰਦ ਮਗ ਸੁੰਦਰ ਚਾਲੀ, ਮਹਾਰਾਜ ਦੀ ਕਹਿੰਦੇ ਚੱਲਣ ਦੀ ਸੋਹਰੀ ਰੀਤੀ ਹੈ ਵੀ ਹੌਲੀ ਹੌਲੀ ਚੱਲ ਰਹੇ ਹਨ। ਚੱਲ ਜਾਤ ਗਤ ਦੇ ਜੋ ਸੁਖਾਲੀ, ਸੌਖਿਆਂ ਮੁਕਤੀ ਦੇ ਦਿੰਦੇ ਹਨ ਗੁਰੂ ਨਾਨਕ ਸਾਹਿਬ ਜੀ, ਉਹ ਸਹਿਜ ਨਾਲ ਆਪਣੀ ਮੌਜ ਵਿੱਚ ਚਲੇ ਜਾ ਰਹੇ ਹਨ। ਪੰਥ ਵਿਖੇ ਬੋਲਿਓ ਮਰਦਾਨਾ, ਰਸਤੇ ਵਿੱਚ ਜਾਂਦਾ ਜਾਂਦਾ ਭਾਈ ਮਰਦਾਨਾ ਇਸ ਤਰ੍ਹਾਂ ਬੋਲ ਪਿਆ ਹੈ, ਇਹ ਤੋਂ ਰਾਜਨ ਰਾਜ ਮਹਾਨ। ਗੁਰੂ ਨਾਨਕ ਸਾਹਿਬ ਜੀ ਇਹ ਤਾਂ ਰਾਜਿਆਂ ਵਿੱਚੋਂ ਮਹਾਨ ਵੱਡਾ ਰਾਜਾ ਸੀ, ਕਮਲ ਨੈਣ। ਜਾਹੇ ਪਾਸ ਐਸ਼ਵਰਜ ਵਿਸਾਲਾ, ਜਿਸ ਕਮਲ ਨੈਣ ਰਾਜੇ ਕੋਲ ਮਹਾਰਾ ਬੜਾ ਧਨ ਪਦਾਰਥ, ਬੜੀਆਂ ਸੁੱਖ ਸਹੂਲਤਾਂ ਸੀ। ਮਨ ਹਿਆਨ ਸਰਬ ਭੂਪਾਲਾ, ਔਰ ਜਿੰਨੇ ਮਹਾਰਾ ਬਾਕੀ 17 ਰਾਜੇ ਹੈ ਸਭ ਇਹਦੇ ਈਨ ਮੰਨਦੇ ਹੈ। 18 ਹੈ ਟਾਪੂ ਜੇਤੇ, ਗੁਰੂ ਨਾਨਕ ਸਾਹਿਬ ਆ ਸਮੁੰਦਰ ਵਿੱਚ ਜਿਹੜੇ ਹੋਰ 18 ਟੇਪੂ ਟਾਪੂ ਹੈ ਸਾਰੇ ਹੀ। ਤਿੰਨ ਮਹਿਰਾਜ ਕਰਹਿ ਨਿਰਿਪ ਤੇਤੇ, ਹਜੇ 18 ਟਾਪੂ ਹੈ ਤੇ ਉਹਨਾਂ ਵਿੱਚ ਉਤਨੇ ਹੀ ਫਿਰ ਰਾਜ ਭਾਗ ਵੀ ਰਾਜੇ ਕਰਦੇ ਹੋਣਗੇ। ਸਭ ਹਿੰਨ ਕੋ ਮੁਝ ਨਾਮ ਸੁਣਾਵੋ, ਪਹਿਲਾਂ ਤਾਂ ਮਹਾਰਾਜ ਜਿਹੜੇ 18 ਟਾਪੂ ਹੈ ਉਹਨਾਂ ਦੇ ਨਾਮ ਵੀ ਤੇ ਉੱਥੋਂ ਦੇ ਜਿਹੜੇ ਰਾਜੇ ਉਹਨਾਂ ਦੇ ਨਾਮ ਵੀ ਮੈਨੂੰ ਸੁਣਾਓ। ਅਪਰ ਚੱਲ ਬਹੁਰ ਦਿਖਾਵੋ, ਫਿਰ ਜਿਹੜੇ ਮਹਾਰਾ ਇਲਾਕੇ ਹੈ 18 ਟਾਪੂ ਹੈ ਉਹ ਵੀ ਚੱਲ ਕੇ ਮੈਨੂੰ ਸਾਰੇ ਦਿਖਾਓ ਜੀ। ਸੁਣ ਕਰ ਬੋਲੇ ਦੀਨ ਦਿਆਲਾ, ਮਰਦਾਨੇ ਤੋਂ ਸੁਣ ਕੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਪ੍ਰਿਥਮ ਹੋਤੋ ਚੱਖ ਕੌਲ ਵਿਸਾਲਾ, ਇਹ ਮਰਦਾਨੇ ਸਭ ਤੋਂ ਜਿਹੜਾ ਪਹਿਲਾਂ ਰਾਜਾ ਆਇਆ ਸੀ ਉਹਦਾ ਨਾਂ ਸੀ ਸੁਦਰ ਸੈਨ, ਜਿਹਦੇ ਕੋਲ ਹੁਣ ਆਪਾਂ ਆਏ ਹਾਂ ਇਹਦਾ ਨਾਂ ਹੈ ਕਮਲ ਨੈਣ। ਇਹ ਵੀ ਸਭ ਤੋਂ ਪਹਿਲਾਂ ਸਾਰਿਆਂ ਰਾਜਿਆਂ ਦਾ ਵੱਡਾ ਰਾਜਾ ਹੈ ਸੀ। ਸੁਦਰ ਸੈਨ ਅਬ ਸਭ ਸਿਰ ਮੋਰਾ, ਹੁਣ ਤੂੰ ਦੇਖ ਹੀ ਹੈ ਜਿਸ ਰਾਜੇ ਕੋਲ ਆਪਾਂ ਗਏ ਸੀ ਸੁਦਰ ਸੈਨ ਸੀ, ਉਹਨੂੰ ਆਪਾਂ ਸਾਰਿਆਂ ਦਾ ਸ਼੍ਰੋਮਣੀ ਬਣਾਏ ਹਾਂ। ਹੁਣ ਉਹ ਸ਼੍ਰੋਮਣੀ ਰਾਜਾ ਸੁਦਰ ਸੈਨ ਹੈ, ਇਸ ਤੋਂ ਪਹਿਲਾਂ ਇਹ ਕਮਲ ਨੈਣ ਹੈ ਸੀ। ਥਾਪ ਦੀਨ ਹਮਨੈ ਇਹ ਠੌਰ, ਇਹ ਮਰਦਾਨਾ ਇਸ ਕਮਲ ਨੈਣ ਦੀ ਥਾਂ ਇਸ ਦੀ ਜਗ੍ਹਾ ਆਪਾਂ ਸੁਦਰ ਸੈਨ ਰਾਜੇ ਨੂੰ ਸ਼੍ਰੋਮਣੀ ਥਾਪ ਦਿੱਤਾ, ਕਾਇਮ ਕਰ ਦਿੱਤਾ ਹੈ। ਸੁਣਹੋ 18 ਨਾਮ ਉਜਾਗਰ, ਬਾਕੀ ਵੀ ਮਰਦਾਨੇ ਜਿਹੜੇ 18 ਰਾਜੇ ਉਹਨਾਂ ਦੇ ਸਾਰਿਆਂ ਦੇ ਪ੍ਰਗਟੀ ਪ੍ਰਸਿੱਧ ਨਾਮ ਤੂੰ ਸੁਣ ਲਾ ਸਾਡੇ ਕੋਲ। ਸੁਦਰ ਸੈਨ ਅਟਕਾ ਸੁਖ ਸਾਗਰ, ਜਿਹੜੇ ਆਪਾਂ ਸਭ ਤੋਂ ਪਹਿਲਾਂ ਕੋਲ ਗਏ ਸੀ ਉਹਦਾ ਨਾਂ ਸੀ ਸੁਦਰ ਸੈਨ, ਦੂਜਾ ਕਹਿੰਦੇ ਅਟਕਾ ਰਾਜਾ ਹੈ ਤੇ ਤੀਜਾ ਸੁਖ ਸਾਗਰ ਹੈ। ਮਧੁਰ ਬੈਨ ਪੁਨ ਸਾਗਰ ਸੈਨਾ, ਇਸੇ ਤਰ੍ਹਾਂ ਮਧੁਰ ਬੈਨ ਪੁਨਾ ਸਾਗਰ ਸੈਨ, ਨੈਣ ਜੋਤ ਜਾਨੋ ਸੁਖ ਚੈਨ, ਇਸ ਤਰ੍ਹਾਂ ਨੈਣ ਜੋਤ ਤੇ ਸੁਖ ਚੈਨ ਇਹ ਤੂੰ ਜਾਣਦਾ। ਮਗਨ ਰਾਏ ਅਸਰਾ ਪੁਨਾ ਪੁਨ, ਮਗਨ ਰਾਏ ਪੁਨਾ ਅਸਰਾ ਰਾਜਾ ਪੁਨਾ ਪੁਨਾ, ਇਸ ਤਰ੍ਹਾਂ ਇਹ 10 ਹੋ ਗਏ ਹਨ। ਸ਼ੁੱਧ ਵਿਵੇਕੂ ਤੁਰਤ ਰੰਗ ਸੁਨ, ਸ਼ੁੱਧ ਰਾਜਾ ਵਿਵੇਕ ਰਾਜਾ ਤੁਰਤ ਰੰਗ ਰਾਜਾ, ਇਸ ਤਰ੍ਹਾਂ ਇਹ 13 ਹੋ ਗਏ। ਬਾਲ ਸਿੰਘ ਸੰਭਾਲਕ ਬਹੁ ਦੁਖ, ਇਸ ਤਰ੍ਹਾਂ ਬਾਲਕਾ ਸਿੰਘ ਤੇ ਸੰਭਾਲਕਾ ਸਿੰਘ ਜੋ ਬਹੁਤ ਦੁੱਖ ਬਹੁਤ ਸਖੀ ਦਾਤੇ ਹੈ, ਇਸ ਤਰ੍ਹਾਂ ਇਹ 15 ਹੋ ਗਏ ਹਨ। ਲਾਲ ਐਨ ਪੁਨ ਰਾਏ ਐਨ ਲਖ, ਫਿਰ ਵੀ ਇਸ ਤਰ੍ਹਾਂ ਜਿਹੜਾ ਕੋਈ ਉਹ ਸੋਲਵਾਂ ਰਾਜਾ ਹੈ ਲਾਲ ਐਨ, ਸਤਾਰਵਾਂ ਰਾਏ ਐਨ ਤੂੰ ਜਾਣ ਲੈ ਕੌਲ ਨੈਣ ਤੇ ਆਦਿ ਅਠਾਰਾਂ, ਜਿਹਦੇ ਕੋਲੋਂ ਹੁਣ ਆਪਾਂ ਚੱਲ ਕੇ ਆਏ ਅਠਾਰਵਾਂ ਕੌਲ ਨੈਣ, ਇਸ ਤੋਂ ਆ ਲੈ ਕੇ ਅਠਾਰਾਂ ਟਾਪੂਆਂ ਦੇ ਅਠਾਰੇ ਰਾਜਾ ਹਨ। ਕਰਤ ਰਾਜ ਸਭ ਸਿੰਧ ਮਝਾਰਾ, ਇਹ ਸਮੁੰਦਰ ਦੇ ਵਿੱਚ ਹੀ ਕਹਿੰਦੇ ਅਠਾਰਾਂ ਟਾਪੂ ਹੈ, ਅਠਾਰਾਂ ਕਬੰਦਰ ਗਾਹਾਂ ਹੈ, ਖੁਸ਼ਕ ਜਾਵਾਂ, ਉਹਨਾਂ ਵਿੱਚ ਇਹ ਰਾਜ ਭਾਗ ਕਰਦੇ ਅੱਡੋ ਅੱਡੀ। ਪੂਜਨ ਕੀਨ ਬਾਹਰ ਮਰਦਾਨੇ, ਉਸ ਵੇਲੇ ਮਰਦਾਨੇ ਨੇ ਫਿਰ ਸਤਿਗੁਰੂ ਜੀ ਨੂੰ ਪੁੱਛ ਲੈਣਾ ਕੀਤਾ, ਤੁਮ ਤੋਂ ਮਿਲੇ ਥੋਰ ਨ੍ਰਿਪ ਥਾਨੇ, ਤੁਸੀਂ ਤਾਂ ਥੋੜੇ ਜਿਹੇ ਰਾਜਿਆਂ ਨੂੰ ਜਿਹੜੇ ਉਹਨਾਂ ਦੇ ਥਾਂ ਉੱਥੇ ਜਾ ਕੇ ਮਿਲੇ ਆ, ਭਾਵ ਤਿੰਨ ਚਾਰ ਰਾਜਿਆਂ ਨੂੰ ਤੁਸੀਂ ਮਿਲੇ ਹੈ, ਸੁਧਰ ਸੈਨ ਸੀ, ਮਦਰ ਬੈਨ ਸੀ, ਆ ਦੇਵਲੂਰ ਸੀ, ਇੱਕ ਰਾਕਸ਼ਾਂ ਦਾ ਰਾਜਾ, ਜਾਂ ਇਹ ਚੌਥਾ ਕਬਲ ਨੈਣ ਹੈ। ਅਪਰ ਨਰੇਸ਼ ਜਸਾਗਰ ਮਾਹੀ, ਮਹਾਰਾਜ ਜਿਹੜੇ ਸਮੁੰਦਰ ਦੇ ਟਾਪੂਆਂ ਵਿੱਚ ਹੋਰ ਰਾਜੇ ਹੈਗੇ ਜਿਨ੍ਹਾਂ ਦੇ ਤੁਸੀਂ ਨਾਮ ਦੱਸੇ ਮੈਨੂੰ, ਤਿੰਨੋਂ ਬਿਲੋਕਹ ਕੈਦੋ ਨਾਹੀ, ਉਹਨਾਂ ਰਾਜਿਆਂ ਨੂੰ ਉਹਨਾਂ ਦੇ ਰਾਜ ਭਾਗ ਰਾਜਧਾਨੀਆਂ ਨੂੰ ਤੁਸੀਂ ਵੇਖੋਗੇ ਕਿ ਨਹੀਂ ਦੇਖੋਗੇ, ਜਹ ਜਹ ਜਾਵਨ ਰਾਵਰ ਕੀਨੇ, ਕਿਉਂਕਿ ਜਿੱਥੇ ਜਿੱਥੇ ਵੀ ਆਪ ਜੀ ਨੇ ਜਾਣਾ ਕੀਤਾ ਕਿਸੇ ਟਾਪੂ ਵਿੱਚ, ਤਹ ਤਹ ਸਭ ਹਿੰਨ ਗੁਰਮਤ ਦੀਨੇ, ਉੱਥੇ ਉੱਥੇ ਤਾਂ ਆਪ ਜੀ ਨੇ ਸਾਰਿਆਂ ਨੂੰ ਜਿਹੜੀ ਗੁਰਮਤ ਹੈ ਉਹ ਦੇ ਦਿੱਤੀ ਹੈ, ਬਖਸ਼ ਦਿੱਤੀ ਹੈ। ਗੁਰੂ ਕਹੇ ਅਬ ਹਮ ਨਾ ਪਧਾਰੇ, ਮਹਾਰਾਜ ਕਹਿਣ ਲੱਗੇ ਮਰਦਾਨੇ ਬਾਕੀ ਜਿਹੜੇ ਅਠਾਰਾਂ ਟਾਪੂਆਂ ਦੇ ਰਾਜੇ ਉਹਨਾਂ ਕੋਲ ਅਸੀਂ ਨਹੀਂ ਜਾਵਾਂਗੇ, ਸਹਿਜੇ ਪ੍ਰਗਟ ਹੈ ਸਿੱਖੀ ਸਾਰੇ, ਸਾਰੇ ਟਾਪੂਆਂ ਵਿੱਚ ਹੌਲੀ ਹੌਲੀ ਜਿਹੜੀ ਸਿੱਖੀ ਫੈਲ ਜਾਏਗੀ, ਜਿੱਤੀ ਥਾਏ ਹਮ ਭਗਤ ਵਿਥਾਰੀ, ਮਰਦਾਨੇ ਜਿੰਨੇ ਕਾ ਥਾਂ ਵਿੱਚ ਅਸੀਂ ਆ ਪਰਮੇਸ਼ਰ ਦੀ ਭਗਤੀ ਫੈਲਾ ਦਿੱਤੀ ਹੈ, ਤਹਿ ਤੇ ਅਪਰ ਲੇਹ ਉਰ ਧਾਰੀ, ਇਹਨਾਂ ਰਾਜਿਆਂ ਤੋਂ ਕਹਿੰਦੇ ਅੱਗੇ ਤੋਂ ਅੱਗੇ ਬਾਕੀ ਟਾਪੂਆਂ ਵਾਲੇ ਆਪੇ ਕਹਿੰਦੇ ਸਿੱਖੀ ਪ੍ਰਾਪਤ ਕਰਨਗੇ, ਸਿੱਖ ਬਣ ਜਾਣਗੇ, ਚੱਲ ਅਬ ਤੁਝੇ ਸੁਮੇਰ ਦਿਖਾਵੇ, ਮੈਂ ਵੀ ਮਰਦਾਨੇ ਹੁਣ ਤੂੰ ਚੱਲ ਤੈਨੂੰ ਸੁਮੇਰ ਪਰਬਤ ਦਿਖਾਈਏ, ਸਰਬ ਸਿੱਧ ਜਹ ਜੋਗ ਕਮਾਵੇ, ਜਿਹੜੇ ਚੁਰਾਸੀ ਸਿੱਧ ਬੈਠ ਕੇ ਯੋਗ ਅਭਿਆਸ ਘੁਮਾਉਂਦੇ ਹੈ, ਪ੍ਰਾਣ ਚੜਾਉਂਦੇ ਹੈ, ਠਰਾਉਂਦੇ ਤੇ ਲਾਉਂਦੇ ਹਨ, ਔਰ ਪੁਰਖ ਬਾਹਰ ਹੈ ਮਹਾਨ, ਬਾਕੀ ਅਸਥਾਨਾਂ ਤੇ ਹੋਰ ਪਹਾੜਾਂ ਤੇ ਵੀ ਮਹਾਂ ਵੱਡੇ ਵੱਡੇ ਪੁਰਖ ਰਹਿੰਦੇ ਆ ਬੰਦਗੀਆਂ ਵਾਲੇ, ਜਿਨ ਪ੍ਰਭ ਭਗਤ ਕਰੀ ਸੁਖ ਖਾਨ, ਸੁਖਾਂ ਦੀ ਖਾਣ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹ ਜਿੰਨਾ ਥਾਵਾਂ ਤੇ ਰਹਿੰਦੇ ਉਹਨਾਂ ਨੂੰ ਵੀ ਦਰਸ਼ਨ ਤੈਨੂੰ ਕਰਾ ਦਿੰਦੇ, ਸੁਣ ਸੁਮੇਰ ਜਾਵਨ ਨਿਜ ਕੰਨ, ਉਸ ਵੇਲੇ ਮਰਦਾਨੇ ਨੇ ਵੀ ਗੁਰੂ ਮਹਾਰਾਜ ਤਾਂ ਹੁਣ ਸੁਮੇਰ ਪਰਬਤ ਨੂੰ ਜਾਣਗੇ, ਇਸ ਤਰ੍ਹਾਂ ਦੀ ਗੱਲਬਾਤ ਆਪਣੇ ਕੰਨਾਂ ਵਿੱਚ ਸੁਣ ਕੇ ਹੱਥ ਬੰਦ ਬੋਲਿਓ ਮਰਦਾਨਾ, ਉਸੇ ਵੇਲੇ ਮਰਦਾਨਾ ਹੱਥ ਜੋੜ ਕਿਉਂ ਬੋਲ ਪਿਆ ਹੈ, ਮੱਕਾ ਬਹਰ ਮਦੀਨਾ ਦੋਨੋਂ, ਮਹਾਰਾਜ ਤੁਸੀਂ ਸੁਮੇਰ ਦੀ ਗੱਲ ਤਾਂ ਫੇਰ ਕਰਿਓ, ਪਹਿਲਾਂ ਜਿਹੜਾ ਮੱਕੇ ਸ਼ਹਿਰ ਤੋਂ ਬਾਹਰ ਬਾਹਰ ਉਹ ਕਾਬਾ ਹੈ, ਇਸ ਤਰ੍ਹਾਂ ਫਿਰ ਜਿਹੜਾ ਮਦੀਨਾ ਹੈ ਜਿੱਥੇ ਉਹ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ, ਇਹ ਦੋਵੇਂ ਜਿਹੜੀਆਂ ਥਾਂ ਹਨ, ਹੈ ਤਾਂ ਉਹ ਕਾਬੇ ਦਾ ਨਾਂ, ਮੰਦਰ ਦਾ ਨਾਮ ਕਾਬਾ ਹੈ, ਪਰ ਉਹ ਉਂਝ ਮੱਕਾ ਵੀ ਕਹਿ ਦਿੰਦੇ ਹੈ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਹਿਰ ਹੈ, ਹੈ ਤਾਂ ਸਰੋਵਰ ਦਾ ਨਾਂ ਨਾ ਅੰਮ੍ਰਿਤਸਰ, ਪਰ ਸ਼ਹਿਰ ਦਾ ਨਾਮ ਵੀ ਪਿਆ, ਇਸ ਤਰ੍ਹਾਂ ਉਹ ਮੱਕਾ ਨੇੜੇ ਸ਼ਹਿਰ ਦੇ ਹੋਣ ਕਰਕੇ ਅਤੇ ਉਹ ਕਾਬੇ ਦਾ ਨਾਮ ਵੀ ਮੱਕਾ ਹੈ, ਉਹ ਕਈ ਵਾਰੀ ਐਸਾ ਹੋ ਜਾਂਦਾ ਵੀ ਆਉਂ ਕਿਉਂਕਿ ਹੈ, ਉਹ ਨੇੜੇ ਹੋਣ ਕਰਕੇ ਉਹਦਾ ਨਾਮ ਮੱਕਾ ਵੀ ਕਿਹਾ ਜਾਂਦਾ, ਇਸ ਤਰ੍ਹਾਂ ਮਹਾਰਾਜ ਜਿਹੜਾ ਮੱਕਾ ਸ਼ਹਿਰ ਯਾਨੀ ਕਾਬਾ ਸ਼ਹਿਰ ਮੰਦਰ ਹੈ, ਫਿਰ ਜਿਹੜਾ ਮਦੀਨਾ ਹਸਥਾਨ ਹੈ, ਕੀਤੀ ਬੇਰ ਸੁਣੇ ਮੈਂ ਸੁਣੋ, ਕਿਤਨੀ ਵਾਰੀ ਮੈਂ ਕੰਨਾਂ ਨਾਲ ਸੁਣੇ ਮੁਸਲਮਾਨਾਂ ਤੋਂ, ਤੁਰਕ ਤਾਰੀਫ ਕਰਤ ਜਿਹ ਪੂਰੀ, ਮੱਕੇ ਮਦੀਨੇ ਦੀ ਮੁਸਲਮਾਨ ਬੜੀ ਉਸਤੀ ਕਰਦੇ ਹਨ, ਤਾਂ ਕੀ ਬਨਤ ਬਤਾਵਤ ਰੂਰੀ, ਕਹਿੰਦੇ ਵੀ ਜਿਹੜਾ ਮੱਕਾ ਸ਼ਹਿਰ ਹੈ, ਮੱਕਾ ਕਬ ਜਿਹੜਾ ਕਬ ਹੈ, ਉਹਦੀ ਬੜੀ ਸੋਹਣੀ ਬਣਤਰ ਹੈ, ਉਹਦੇ ਵੀ 52 ਦਰਵਾਜ਼ੇ ਹੈ। ਰਹੇ ਉਸ ਹਮ ਤੇ ਕਿਹ ਦਿਸ਼ ਮਾਹੀ, ਉਹ ਜਿਹੜਾ ਮਾਰਾ ਮੱਕੇ ਸ਼ਹਿਰ ਤੋਂ ਜਿਹੜਾ ਕਾਬਾ ਹੈ ਉਹ ਸਾਥੋਂ ਇੱਥੋਂ ਕਿਸ ਤਰਫ ਰਹਿ ਗਿਆ ਭਲਾ। ਹਿਰਦੇ ਵਿਸੇਖ ਬਿਲੋਕਨ ਚਾਹੀ, ਉਹ ਜਿਹੜਾ ਮਾਰਾ ਕਾਬਾ ਹੈ ਨਾ ਉਹਨੂੰ ਦੇਖਣ ਦੀ ਹਿਰਦੇ ਵਿੱਚ ਮੇਰੇ ਖਾਸ ਕਰਕੇ ਚਾਹਨਾ ਹੈਗੀ ਹੈ। ਸਰਬ ਭਾਂਤ ਸਮਰੱਥ ਸੁਜਨ, ਇਹ ਮਾਰਾ ਸਵਤਨਾ ਕਰਕੇ ਸਿਆਣੇ ਤੇ ਸਮਰੱਥ ਹੋ, ਪੂਰਨ ਇੱਛਾ ਕਰੋ ਮਹਾਨ। ਸੁਮੇਰ ਪਰਬਤ ਜਾਣ ਤੋਂ ਪਹਿਲਾਂ ਮੇਰੀ ਇਹ ਇੱਛਾ ਜਿਹੜੀ ਹੈ ਨਾ ਉਹ ਪੂਰੀ ਕਰ ਦਿਓ, ਮੈਨੂੰ ਕਾਬਾ ਵੀ ਦਿਖਾ ਦਿਓ ਤੇ ਮਦੀਨਾ ਵੀ ਦਿਖਾ ਦਿਓ। ਸ੍ਰੀ ਪ੍ਰਭ ਜੀ ਜਿਹਾ ਤੁਮ ਚਾਹੋ, ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਜਿਸ ਥਾਂ ਵੀ ਜਾਣਾ ਚਾਹੋ, ਬਿਨਾਂ ਬਿਲਮ ਛਿਨ ਮਹ ਤਹਿ ਜਾਹੋ, ਬਿਨਾਂ ਦੇਰੀ ਤੋਂ ਵਾ ਛਿਨ ਵਿੱਚ ਜਾਂ ਖੋਲਣ ਮੀਚਣ ਸਮੇਂ ਵਿੱਚ ਹੀ ਤੁਸੀਂ ਜਾ ਸਕਦੇ। ਸੁਣ ਕਰ ਬੋਲੇ ਸ੍ਰੀ ਗੁਰ ਪੂਰੇ, ਪੂਰਨ ਸਤਿਗੁਰੂ ਜੀ ਮਰਦਾਨਾ ਤੋਂ ਸੁਣ ਕੇ ਬੋਲੇ ਹਨ। ਹਮ ਤੇ ਰਹੇ ਉਹ ਅਧਿਕ ਸੋ ਦੂਰੇ, ਮਰਦਾਨੇ ਸਾਥੋਂ ਜਿਹੜਾ ਮੱਕਾ ਮਦੀਨਾ ਉੱਥੋਂ ਬਹੁਤ ਦੂਰ ਹੋ ਗਿਆ, ਕਿਉਂਕਿ ਆਪ ਜੀ ਅਸਾਮ ਤੇ ਬਰਮਾ ਵਿੱਚ ਚਲੇ ਗਏ ਸੀ, ਇੱਧਰ ਵਿਚਰ ਰਹੇ ਸੀ ਬਰਮਾ ਵੱਲ, ਇੱਧਰ ਬ੍ਰਹਮਾ ਆਸਾਮ ਤੋਂ ਹੁਣ ਜਿਹੜਾ ਮੁੱਕਾ ਉਹ ਕਾਫੀ ਦੂਰ ਹੈਗਾ ਹੀ ਹੈ। ਕਿਤੇ ਬਰਖ ਮਾਰਗ ਕੇ ਮਾਹੀ, ਕਹਿੰਦੇ ਕਿੰਨੇ ਸਾਲ ਰਸਤੇ ਵਿੱਚ ਚੱਲਣਾ ਪਊਗਾ, ਚਲਤ ਬਤੀਤੇ ਪਹੁੰਚੇ ਤਾਹੀ, ਚਲਦਿਆਂ ਸਾਲ ਲੰਘ ਜਾਣਗੇ ਫੇਰ ਕਿਤੇ ਕਹਿੰਦੇ ਉੱਥੇ ਪੁੱਜਿਆ ਜਾਏਗਾ ਮੱਕੇ ਮਦੀਨੇ। ਸੁਣ ਕਰ ਮਰਦਾਨੇ ਕਰ ਬੰਦੇ, ਮਰਦਾਨੇ ਨੇ ਸੁਣ ਕੇ ਮਹਾਰਾਜ ਅੱਗੇ ਹੱਥ ਜੋੜੇ, ਕਹਿਣ ਲੱਗਿਓ ਹੈ ਪ੍ਰਭੂ ਮੁਕੰਦੇ, ਓਏ ਕਹਿਣ ਲੱਗਾ ਹੇ ਮੁਕਤੀ ਦਾਤੇ ਸਤਿਗੁਰੂ ਮਾਲਕ, ਕਿਤੇ ਬਰਖ ਕੋ ਗੈਲ ਬਤਾਵੋ, ਮਹਾਰਾ ਕਈ ਸਾਲਾਂ ਦਾ ਮੈਨੂੰ ਰਸਤਾ ਦੱਸੀ ਜਾਣੇ, ਤਹਿ ਤੁਮ ਨਿਮਖ ਵਿਖੇ ਚੱਲ ਜਾਓ। ਇਹ ਤਾਂ ਜਿਹੜਾ ਸਾਲਾਂ ਦਾ ਰਸਤਾ ਉਹਦੇ ਵਿੱਚ ਮਹਾਰਾ ਇੱਕ ਨਿਮਖ ਵਿੱਚ ਜਾਂ ਖੋਲਣ ਵਿੱਚ ਸਮੇਂ ਵਿੱਚ ਹੀ ਚਲੇ ਜਾਣੇ। ਪ੍ਰਭ ਜੀ ਕੀਜੈ ਨਹੀਂ ਬੁਲਾਓ, ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਐਵੇਂ ਟਾਲ ਮਟੋਲ ਨਾ ਕਰੀ ਜਾਓ, ਵੀ ਸਾਲਾਂ ਦਾ ਰਸਤਾ ਹੈ। ਤੇ ਦੇਖਣ ਕੋ ਬਹੁ ਮਮ ਚਾਓ, ਜਿਹੜਾ ਮਾਰਾ ਕਾਬਾ ਮੰਦਿਰ ਹੈ ਉਹਨੂੰ ਦੇਖਣ ਦਾ ਮੇਰੇ ਵਿੱਚ ਖਾਸ ਖਿਆਲ ਜਿਹਾ ਹੈਗਾ, ਵੀ ਦੇਖਣਾ ਉਹ ਕਿਹੇ ਜਾ ਤੇ ਉੱਥੇ ਕੀ ਕੁਝ ਹੈਗਾ, ਜਿਉਂ ਤਿਉਂ ਕਰਕੇ ਆਪ ਦਿਖਾਏ, ਜਿਵੇਂ ਕੋਈ ਢੰਗ ਤਰੀਕਾ ਹੁੰਦਾ ਉਵੇਂ ਮਾਰਾ ਕੋਈ ਕਰਕੇ ਮੈਨੂੰ ਤਾਂ ਜ਼ਰੂਰ ਦਿਖਾ ਦਿਓ। ਮੁਝ ਅਭਿਲਾਖਾ ਪੂਰ ਕਰਾਏ, ਇਹ ਮੇਰੇ ਮਨ ਦੀ ਖਾਸ ਅਭਿਲਾਖਾ ਖਾਸ ਹੈ ਜੀ, ਉਹ ਪੂਰੀ ਕਰ ਦਿਓ ਜੀ ਦਿਖਾ ਕੇ। ਇਸ ਪ੍ਰਕਾਰ ਕੇ ਸੁਣ ਕਰ ਬੈਨਾ, ਇਸ ਤਰ੍ਹਾਂ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਹੋਇਆ ਪ੍ਰਸੰਨ, ਬੋਲੇ ਗੁਣ ਐਨ ਗੁਣਾਂ ਦੇ ਘਰ ਸਤਿਗੁਰੂ ਪ੍ਰਸੰਨ ਹੋ ਕੇ ਬੋਲੇ ਇਸ ਨੂੰ, ਕਹਿਓ ਨਾ ਮੇਟਾ ਹੈ ਤਬ ਮਰਦਾਨੇ, ਵੀ ਤੂੰ ਸਾਡਾ ਕੀਰਤਨੀ ਹੈ ਮਰਦਾਨਾ, ਤੇਰਾ ਕਿਹਾ ਹੋਇਆ ਅਸੀਂ ਨਹੀਂ ਮੋੜਦੇ, ਚੱਲ ਹੋ ਦਿਖਾਵੇ ਹੈ ਚਾਹੇ ਜੇ ਥਾਨੇ, ਵੀ ਤੈਨੂੰ ਕਾਬੇ ਦੇਖਣ ਦੀ ਮਦੀ ਦੇਖਣ ਦੀ ਬਹੁਤ ਹੀ ਚਾਲ ਹੈ, ਚੱਲ ਤੈਨੂੰ ਦਿਖਾਈ ਦਿੰਨੇ ਆ ਪਹਿਲਾਂ, ਕਹਿ ਕਰ ਮੱਕੇ ਦੇਸ਼ ਪ੍ਰਸਥਾਨੇ, ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕੇ ਸਤਿਗੁਰੂ ਜੀ ਜਿੱਧਰ ਮੱਕਾ ਸ਼ਹਿਰ ਹੈ ਕਾਬਾ ਮੰਦਿਰ ਉਸ ਤਰਫ ਨੂੰ ਚੱਲ ਪਏ, ਜਿਨਕੇ ਦਰਸ਼ ਤੇ ਭ੍ਰਮ ਹਾਨੇ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੀਆਂ ਭਾਈ ਬਾਲਾ ਜੀ ਕਹਿੰਦੇ ਸਭ ਭਰਮ ਭੁਲੇਖੇ ਨਾਸ ਹੋ ਜਾਂਦੇ ਹੈ, ਪੱਖਰ ਸੱਖਰ ਹੈ ਜਿਹ ਜਾਗਾ, ਕਹਿੰਦੇ ਆਸ ਪੱਛਣ ਤੇ ਪਹਾੜ ਦੇ ਰੱਖ ਨੂੰ ਜਿੱਥੇ ਉਹ ਪੱਖਰ ਤੇ ਸੱਖਰ, ਸੱਖਰ ਨਾਵੇਂ ਸ਼ਹਿਰ ਹੈ ਇਸ ਤਰ੍ਹਾਂ ਪੱਖਰ ਨਾਵੇਂ ਪਹਾੜ ਹੈ, ਆਏ ਤਹਾਂ ਨਿਮਖ ਨਹਿ ਲਾਗਾ, ਕਹਿੰਦੇ ਉੱਥੇ ਆ ਗਏ ਹਨ, ਕੋਈ ਨਿਮਖ ਦਾ ਸਮਾਂ ਨਹੀਂ ਲੱਗਾ, ਖੁੱਲਣ ਵੀਚਣ ਦੇ ਸਮੇਂ ਵਿੱਚ ਹੀ ਆ ਗਏ ਹਨ, ਨੀਲ ਬਸਤਰ ਲੈ ਪਹਿਰ ਸਰੀਰਾ, ਮਹਾਰਾਜ ਨੇ ਜਦੋਂ ਇੱਥੇ ਆਏ ਨੀਲੇ ਰੰਗ ਦੇ ਲੈ ਕੇ ਕੱਪੜੇ ਜੇ ਸਰੀਰ ਤੇ ਪਾ ਲਏ, ਕਾਂਖ ਕਿਤਾਬਾਂ ਹੈ ਗੁਨੀ ਗਹੀਰਾ, ਦੇ ਸਮੁੰਦਰ ਸਤਿਗੁਰੂ ਜੀ ਨੇ ਆਪਣੇ ਬਗਲ ਦੇ ਵਿੱਚ ਇੱਕ ਕਿਤਾਬ ਜੀ ਲੈ ਲਈ ਹੈ, ਉੱਚੀ ਕੁਲ ਹੈ ਸੀਸ ਨਿਜ ਸੀਸੰ, ਇਸੇ ਤਰ੍ਹਾਂ ਆਪਣੇ ਸੀਸ ਤੇ ਬੜੀ ਉੱਚੀ ਜੀ ਟਾਕੀਆਂ ਬੜੀ ਕੁਲਾ ਧਾਰ ਲਈ ਹੈ, ਰੱਖ ਲਈ ਹੈ, ਚਾਰ ਟਾਕੀਆਂ ਜਾਂ ਸੱਤ ਟਾਕੀਆਂ ਦੀ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਨਾ ਬਾਂਦਰ ਜੀ ਟੋਪੀ, ਇੱਕ ਹੈ ਜਿਹੜਾ ਫਕੀਰ ਲੋਕ ਹੈ ਉਹ ਇਹ ਚਾਰ ਪਹਿਲੂਆਂ ਜਾਂ ਸੱਤ ਪਹਿਲੂਆਂ ਵਾਲੀ ਟਾਕੀਆਂ ਵਾਲੀ ਬਣੀ ਹੋਈ ਉੱਚੀ ਸਾਰੀ ਹੁੰਦੀ, ਜਿਵੇਂ ਭਾਈ ਬਾਲਾ ਜੀ ਦੇ ਸੀਸ 'ਤੇ ਉਹ ਧਾਰਨ ਕੀਤੀ, ਉਹ ਕੁਲਾ ਹੈ, ਇਹ ਫਕੀਰ ਲੋਕ ਧਾਰਦੇ। ਇਸ ਤਰ੍ਹਾਂ ਕਹਿੰਦੇ ਉਹ ਚਾਰ ਕਟਾਕੀਆਂ ਵਾਲੀ ਉੱਚੀ ਸਾਰੀ ਜਿਹੜੀ ਕੁਲਾ ਜੀ, ਉਹ ਸਿਰ 'ਤੇ ਆਪ ਜੀ ਨੇ ਧਾਰ ਲਈ, ਰੱਖ ਲਈ ਹੈ। ਆਸਾ ਹੱਥ ਵਿਖੇ ਜਗਦੀਸ਼ੰ, ਜਗ ਦੇ ਮਾਲਕ ਦੇ ਹੱਥਾਂ ਵਿੱਚ ਇਸ ਤਰ੍ਹਾਂ ਕਹਿੰਦੇ ਉਹ ਇੱਕ ਆਸਾ ਸੁੱਟ ਹੈ, ਜਿਵੇਂ ਉਹ ਉੱਪਰੋਂ ਤੋਤਾ ਜਿਹਾ ਬਣੇ, ਤੋਤੇ ਦਾ ਮੂੰਹ ਜਿਹਾ ਬਣਿਆ ਹੁੰਦਾ ਨਾ, ਉਹਨੂੰ ਖੁੰਡਾ ਵੀ ਕਹਿੰਦੇ। ਇਸ ਤਰ੍ਹਾਂ ਕਹਿੰਦੇ ਹੱਥ ਵਿੱਚ ਉਹ ਤੋਤੇ ਜੇ ਵਾਲਾ ਖੁੰਡਾ ਜਿਹਾ ਫੜ ਲਿਆ, ਸੋਟਾ ਫੜ ਲਿਆ ਆਪ ਜੀ ਨੇ। ਗਰਜ ਜਨੇਊ ਪਾਏ ਕਿਰਪਾਲਾ, ਗਲ ਦੇ ਵਿੱਚ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਜਨੇਊ ਜਿਹਾ ਇੱਕ ਪਾ ਲਿਆ, ਮਤਲਬ ਵੀ ਉਹ ਹੱਥ ਵਿੱਚ ਮੁਸਲਮਾਨ ਉਹ ਇਸ ਤਰ੍ਹਾਂ ਦਾ ਉਹ ਜਿਹੜਾ ਉਹ ਛੋਟਾ ਜਿਹਾ ਖੁੰਡੇ ਵਾਲਾ ਰੱਖਦੇ ਹੁੰਦੇ ਸੀ, ਉਹ ਇਸ ਤਰ੍ਹਾਂ ਯਾਨੀ ਵੱਖਰਾ ਵੱਖਰਾ ਪਹਿਰਾਵਾ ਜਿਹਾ ਧਾਰਿਆ, ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਕਿਹੜੇ ਮਤ ਦੇ ਬੰਦੇ ਨੇ। ਇਹ ਮਹਾਰਾਜ ਜਿੱਥੇ ਵੀ ਜਾਂਦੇ ਸੀ ਵੱਖਰਾ ਵੱਖਰਾ ਹੀ ਭੇਸ ਧਾਰਦੇ ਹੁੰਦੇ ਸੀ। ਜਨਮ ਸਾਖੀਆਂ ਵੀ ਸਾਰਾ ਅੱਡੋ ਅੱਡੀ ਉਹ ਭੇਸ ਲਿਖਿਆ ਹੋਇਆ ਹੈ। ਤਿਲਕ ਕਰਿਓ ਸੁੰਦਰ ਪੁੰਨ ਭਾਲਾ, ਮੱਥੇ ਤੇ ਸੋਹਣਾ ਕਹਿੰਦੇ ਕੇਸਰ ਦਾ ਤਿਲਕ ਜਿਹਾ ਲਾ ਲਿਆ। ਸੁਣ ਹੋ ਗੁਰੂ ਅੰਗਦ ਰਸ ਪੀਨੇ, ਭਾਈ ਗੁਰੂ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਕਥਾ ਦੇ ਰਸ ਵਿੱਚ ਭੱਜੇ ਹੋਏ, ਸੁਣੋ ਤੁਸੀਂ। ਪੂਜਾ ਮੁਜਹਿ ਮੁਸੱਲਾ ਦੀਨੇ, ਇੱਕ ਜਿਹੜਾ ਲੋਟਾ ਜਿਹਾ ਹੈ ਤੇ ਦੂਜਾ ਜਿਹੜਾ ਮੁਸੱਲਾ ਸਫ ਜੀ ਹੈ। ਭਾਈ ਬਾਲਾ ਜੀ ਕਹਿੰਦੇ ਦੋ ਚੀਜ਼ਾਂ ਮੈਨੂੰ ਸਤਿਗੁਰਾਂ ਨੇ ਦੇ ਦਿੱਤੀਆਂ। ਘਰ ਮਹਿਸੇਲੀ ਪਾਏ ਵਿਸਾਲਾ, ਮਹਾਰਾਜ ਨੇ ਗੁਰਦੇਵ ਜੀ ਕਹਿੰਦੇ ਬੜੀ ਤਕੜੀ ਸੇਲੀ ਜੀ ਪਾ ਲਈ ਹੈ, ਗੁੰਦਿਆ ਹੋਇਆ ਕਾਲਾ ਜਿਹਾ ਧਾਗਾ ਹੁੰਦਾ ਹੈ, ਉਹ ਮਹਾਰਾਜ ਦੀ ਦਸਤਾਰ ਦੇ ਉੱਤੇ ਵੀ ਕਈ ਵਾਰੀ ਉਹ ਫੋਟੋ ਵੀ ਸਾਨੂੰ ਦੇਖਦਾ, ਉਹ ਸੇਲੀ ਹੈ। ਇਸ ਤਰ੍ਹਾਂ ਉਹ ਗੁੰਦਿਆ ਹੋਇਆ ਧਾਗਾ ਜਾਂ ਗਲ ਵਿੱਚ ਵੀ ਕਈਆਂ ਫਕੀਰਾਂ ਦੇ ਪਾਇਆ ਹੁੰਦਾ ਹੈ। ਮਹਾਰਾਜ ਨੇ ਕਹਿੰਦੇ ਗੁੰਦਿਆ ਹੈ ਕਾਲਾ ਜਾਂ ਧਾਗਾ, ਜਿਹਨੂੰ ਸੇਲੂ ਆਖਿਆ ਜਾਂਦਾ, ਉਹ ਗਲ ਵਿੱਚ ਪਾ ਲਿਆ ਹੈ। ਬਣੇ ਸੁਹਾਜੀ ਰੂਪ ਕਿਰਪਾਲਾ, ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ, ਜਿਵੇਂ ਹਾਜੀ ਹੁੰਦੇ ਨਾ ਹੱਜ ਕਰਨ ਵਾਲੇ, ਜਿਵੇਂ ਆਪਾਂ ਯਾਤਰੀ ਕਹਿ ਦਿੰਦੇ ਹਾਂ, ਉਹ ਹਾਜੀ ਕਹਿ ਦਿੰਦੇ ਹੈ। ਇਸ ਤਰ੍ਹਾਂ ਯਾਤਰਾ ਕਰਨ ਵਾਲੇ ਮਹਾਰਾਜ ਯਾਤਰੂ ਬਣ ਗਏ, ਹਜ ਕਰਨ ਵਾਲੇ ਹਾਜੀ ਬਣ ਗਏ ਹਨ। ਕੌਤਕ ਹਿਤ ਇਹ ਰੂਪ ਬਣਾਏ, ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਕੌਤਕ ਦਿਖਾਉਣ ਚ ਆਪਣਾ ਤਮਾਸ਼ਾ ਜਿਹਾ ਦਿਖਾਉਣ ਵਾਸਤੇ ਨਾ ਆਪਣੀ ਮੌਜ ਵਿੱਚ ਇਹੋ ਜਿਹਾ ਸਰੂਪ ਧਾਰ ਕੇ ਭੇਸ ਧਾਰ ਕੇ ਦਿਖਾਇਆ ਹੈ। ਹਿੰਦੂ ਤੁਰਕ ਨਾ ਜਾਤ ਲਿਖਾਏ, ਇਸ ਕਰਕੇ ਜਾਣਿਆ ਨਾ ਜਾਵੇ ਵੀ ਇਹ ਹਿੰਦੂ ਹੈ ਕਿ ਮੁਸਲਮਾਨ ਹੈ, ਵੀ ਕਿਹੜੇ ਫਿਰਕੇ ਵਿੱਚੋਂ, ਇਸ ਕਰਕੇ ਉਹ ਸਾਂਝਾ ਜਿਹਾ ਭੇਖ ਧਾਰਿਆ ਹੈ। ਮੁਲਤਾਨ ਆਦਿਕ ਜੈਪੁਰ ਔਰਾ, ਮੁਲਤਾਨ ਸ਼ਹਿਰ ਤੋਂ ਆਦਿ ਲੈ ਕੇ ਹੋਰ ਜਿੰਨੇ ਸ਼ਹਿਰ ਹਨ, ਹਾਜੀ ਮਿਲੇ ਹੁਤੇ ਤੇ ਹਠੌਰਾ, ਭਖਰ ਸਿਖਰ ਮਹਾਰਾਜ ਚਲੇ ਗਏ ਉੱਥੇ, ਕਹਿੰਦੇ ਮੁਲਾਲ ਆਦਿਕ ਸ਼ਹਿਰਾਂ ਤੋਂ ਹੋਰ ਜਿਹੜੇ ਕਾਬੇ ਦੀ ਹੱਜ ਕਰਨ ਵਾਲੇ ਯਾਤਰਾ ਕਰਨ ਵਾਲੇ ਮਿਲੇ ਹੋਏ ਸੀ, ਇਕੱਠੇ ਹੋਏ ਹੋਏ ਸੀ। ਮੱਕੇ ਜਾਨ ਜਿਨਹ ਅਬ ਲਾਖਾ, ਜਿਨ੍ਹਾਂ ਹਾਜੀਆਂ ਦੀ ਮੱਕੇ ਜਾਣ ਦੀ ਇਹ ਖਾਹਿਸ਼ ਹੈ ਸੀ। ਨਿਸਾ ਗੁਜਾਰਨ ਡੇਰੋ ਰਾਖਾ, ਉਹਨੇ ਵੀ ਸਖਰ ਸ਼ਹਿਰ ਤੇ ਕੋਲੀ ਇੱਥੇ ਕਹਿੰਦੇ ਰਾਤ ਗੁਜਾਰਨ ਵਾਸਤੇ ਆਪਣਾ ਡੇਰਾ ਪਾ ਰੱਖਿਆ ਹੋਇਆ ਸੀ, ਇੱਥੇ ਡੇਰੇ ਤੰਬੂ ਲਾਏ ਹੋਏ ਸਨ। ਮਿਲ ਬੈਸੇ ਥੇ ਜਿਹ ਇਸ ਥਾਨ, ਕਹਿੰਦੇ ਜਿਸ ਥਾਂ ਤੇ ਮਿਲ ਕੇ ਸਾਰੇ ਬੈਠੇ ਹੋਏ ਸੀ ਹਾਜੀ, ਤਿਨਕੇ ਮੱਧ ਗਏ ਗੁਣ ਖਾਨਾ, ਉਹਨਾਂ ਹਾਜੀਆਂ ਦੇ ਵਿਚਕਾਰ ਗੁਰੂ ਨਾਨਕ ਸਾਹਿਬ ਗੁਣਾਂ ਦੀ ਖਾਣ ਚਲੇ ਗਏ। ਤਬ ਹੈ ਮੁਸੱਲਾ ਮੈਂ ਸੋ ਬਿਛਾਵਾ, ਬਾਲਾ ਜੀ ਕਹਿੰਦੇ ਜਦੋਂ ਮਹਾਰਾਜ ਵਿਚਕਾਰ ਚਲੇ ਗਏ ਫਿਰ ਬੈਠਣ ਵਾਸਤੇ ਮਹਾਰਾਜ ਦੇ ਮੈਂ ਕਹਿੰਦੇ ਮੁਸੱਲਾ ਜਾ ਉਹ ਸਫ ਜੀ ਵਿਛਾ ਦਿੱਤੀ ਉੱਥੇ, ਤੇ ਪਰ ਵੈਸੇ ਦੁੱਖ ਬਨ ਦਾਵਾ, ਦੁੱਖਾਂ ਰੂਪੀ ਜੰਗਲ ਨੂੰ ਸਾਰਨ ਵਾਸਤੇ ਜੋ ਦਾਵੇ ਅਗਨੀ ਵਰਤ ਹੈ, ਕਹਿੰਦੇ ਉਹ ਸਫ ਉੱਪਰ ਮਹਾਰਾਜ ਮੁਸੱਲੇ ਉੱਪਰ ਬੈਠ ਗਏ। ਹਾਜਨ ਹਿਰਦੈ ਈਰਖਾ ਹੋਈ, ਮਹਾਰਾਜ ਨੂੰ ਬੈਠਿਆਂ ਦੇਖ ਕੇ ਜਿਹੜੇ ਹਾਜੀ ਲੋਕ ਉਹਨਾਂ ਦੇ ਹਿਰਦੇ ਅੰਦਰ ਬੜੀ ਈਰਖਾ ਹੋਈ। ਸ੍ਰੀ ਗੁਰਸੋਂ ਬੋਲਤ ਭੇਸ ਹੋਈ, ਉਹਨਾਂ ਵਿੱਚੋਂ ਕੁਝ ਜਿਹੜੇ ਹਾਜੀ ਹੈ ਸਤਿਗੁਰੂ ਦੇ ਸਾਥਿਓਂ ਬੋਲਣ ਲੱਗੇ ਕੌਣ ਦੇਸ਼ ਤੇ ਤੁਮ ਚੱਲ ਆਏ ਲੱਗੇ ਵੀ ਤੁਸੀਂ ਕਿਹੜੇ ਇਲਾਕੇ ਤੋਂ ਚੱਲ ਕੇ ਆਏ ਹੋ ਕੌਣ ਨਾਮ ਅਬ ਕਹਾਂ ਸਿਧਾਏ ਨਾਮ ਕੀ ਹੈ ਤੇ ਕਿੱਥੇ ਨੂੰ ਤੁਸੀਂ ਜਾ ਰਹੇ ਹੋ ਮੁਸਲਮਾਨ ਕਾ ਹਿੰਦੂ ਐ ਪਤਾ ਨੀ ਤੁਹਾਡਾ ਲੱਗਦਾ ਵੀ ਤੁਸੀਂ ਮੁਸਲਮਾਨ ਕਿ ਅਥਵਾ ਹਿੰਦੂਆਂ ਵਿੱਚੋਂ ਹੋ ਬਿਨਾ ਕਹੇ ਤੇ ਜਾਏ ਨ ਲਹੇ ਕਿਉਂਕਿ ਤੁਹਾਡੇ ਦੱਸੇ ਤੋਂ ਬਗੈਰ ਜਾਣਿਆ ਨਹੀਂ ਜਾ ਸਕਦਾ ਤੁਹਾਡਾ ਲਿਬਾਸ ਹੀ ਇਹੋ ਜਿਹਾ ਪਾਇਆ ਜਿਸ ਕਰਕੇ ਨਹੀਂ ਪਤਾ ਚੱਲਦਾ ਵੀ ਤੁਸੀਂ ਕੌਣ ਹੋ ਹਾਜੀ ਵੇਖ ਤਿਲਕ ਹੈ ਮਾਥੇ ਤੇ ਹਰੀਆਂ ਵਾਲਾ ਜਿਹੜਾ ਭੇਜਿਆ ਧਾਰਿਆ ਉੱਥੋਂ ਲੱਗਦੇ ਵੀ ਹੱਜ ਨੂੰ ਚਲੇ ਜਾਇਆ ਜਿਹੜਾ ਮੱਥੇ ਤੇ ਕੇਸਰ ਦਾ ਤਿਲਕ ਜਿਹਾ ਲਾਇਆ ਹਿੰਦੂ ਲਾਉਂਦੇ ਹੁੰਦੇ ਹੈ ਇਸ ਕਰਕੇ ਹਿੰਦੂਆਂ ਵਾਲਾ ਹੈ ਯਾ ਤੇ ਬੂਝਤ ਹੈ ਤੁਝ ਸਾਥੇ ਇਸ ਕਰਕੇ ਤੁਹਾਡੇ ਪਾਸੋਂ ਅਸੀਂ ਪੁੱਛਦੇ ਹਾਂ ਵੀ ਤੁਸੀਂ ਕੌਣ ਹੈ ਹਿੰਦੂ ਹੋ ਕਿ ਮੁਸਲਮਾਨ ਹੋ ਸ੍ਰੀ ਨਾਨਕ ਜੀ ਬੈਨ ਲਾਏ ਉਹਨਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਬੇਗਮਪੁਰੇ ਦੇਸ਼ ਤੇ ਆਏ ਕਹਿੰਦੇ ਵੀ ਇੱਕ ਪਰਮੇਸ਼ਰ ਦਾ ਬੇਗਮਪੁਰਾ ਸ਼ਹਿਰ ਹੈ ਉਸਦੇ ਇਲਾਕੇ ਤੋਂ ਆਏ ਹਾਂ ਜਿਵੇਂ ਭਗਤ ਰਵਿਦਾਸ ਜੀ ਨੇ ਵੀ ਕਿਹਾ ਨਾ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅਦੋਗ ਨਹੀਂ ਤੇ ਠਾਓ ਵੀ ਅਸੀਂ ਉੱਥੋਂ ਦੇ ਵਾਸੀ ਹਾਂ ਜੇ ਸ਼ਹਿਰ ਦਾ ਨਾਂ ਬੇਗਮਪੁਰਾ ਜਿੱਥੇ ਕੋਈ ਗਮ ਨਹੀਂ ਕੋਈ ਸ਼ੋਕ ਗਮ ਨਹੀਂ ਹੈਗਾ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਹੀ ਹੈ ਉਹ ਪਰਮੇਸ਼ਰ ਹੀ ਹੈ ਪਰਮੇਸ਼ਰ ਦਾ ਸਰੀਰ ਹੀ ਹੈ ਸਰੂਪ ਹੀ ਹੈ ਬੇਗਮਪੁਰਾ ਇਹਦੇ ਵਿੱਚ ਲੀਨ ਜਿੱਥੇ ਗਿਆ ਅਭੇਦ ਹੋਇਆ ਕੋਈ ਗਮ ਸ਼ੋਕ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਅਸੀਂ ਬੇਗਮਪੁਰੇ ਸ਼ਹਿਰ ਦੇ ਵਾਸੀ ਹਾਂ ਸਾਡਾ ਇਲਾਕਾ ਬੇਗਮਪੁਰੇ ਦਾ ਹੈ ਹਿੰਦੂ ਮੁਸਲਮਾਨ ਜਗ ਮਾਹੂ ਬਾਕੀ ਵੀ ਜਿਹੜੇ ਸੰਸਾਰ ਦੇ ਵਿੱਚ ਕੋਈ ਹਿੰਦੂ ਹੈ ਕੋਈ ਮੁਸਲਮਾਨ ਹਨ ਮੈਂ ਹੋ ਦੋਨੋਂ ਕੇਰ ਗਵਾਹੂ ਜਿਹੜੇ ਦੋਨੇ ਨਾ ਮੁਸਲਮਾਨ ਦੋਹਾਂ ਦੀ ਮੈਂ ਗਵਾਹੀ ਸੱਚੀ ਸੱਚੀ ਦੇਣ ਵਾਲਾ ਵੀ ਜਿਹੜੇ ਬੇਈਮਾਨ ਉਹਨਾਂ ਨੂੰ ਬੇਈਮਾਨ ਕਹਿਣ ਵਾਲਾ ਜਿਹੜੇ ਸੱਚੇ ਉਹਨਾਂ ਨੂੰ ਸੱਚੇ ਆਖਣ ਵਾਲਾ ਹਾਂ ਗਵਾਹੀ ਦੇਣ ਵਾਲਾ ਵੀ ਆ ਚੰਗੇ ਇਹਨਾਂ ਵਿੱਚੋਂ ਆ ਮਾੜੇ ਇਹੋ ਜਿਹੇ ਮਾੜੇ ਕਰਨ ਵਾਲੇ ਪੱਖ ਬਾਦ ਮਹਿ ਉਰਜੇ ਕਾਚੇ ਆਏ ਜਿਹੜੇ ਕੱਚੇ ਮੁਸਲਮਾਨ ਤੇ ਹਿੰਦੂ ਐਵੇਂ ਪੱਖ ਬਾਦ ਝਗੜਿਆਂ ਵਿੱਚ ਕਹਿੰਦੇ ਫਸੇ ਪਏ ਤਜ ਸਾਚੋ ਕੂਰੇ ਮਨ ਰਾਚੇ ਕਹਿੰਦੇ ਜਿਹੜਾ ਸੱਚਾ ਸੀ ਉਹਨੂੰ ਤਾਂ ਛੱਡ ਦਿੱਤਾ ਐਵੇਂ ਝੂਠਿਆਂ ਵਿੱਚ ਹੀ ਇਹ ਫਸੇ ਪਏ ਜਲਵਾ ਸਰਬ ਸਰੀਰਨ ਜੋ ਅਸਲ ਵਿੱਚ ਤਾਂ ਜਿਹੜਾ ਉਹ ਖੁਦਾ ਦਾ ਜਲਵਾ ਕੀ ਹੈ ਪ੍ਰਕਾਸ਼ ਉਹ ਸਾਰਿਆਂ ਸਰੀਰਾਂ ਵਿੱਚ ਹੀ ਹੈ ਤੇਹ ਕੋ ਭੇਵਨ ਜਾਨਹਿ ਕੋ ਇਹੋ ਜਿਹੜਾ ਪਰਮੇਸ਼ਰ ਦਾ ਖੁਦਾ ਦਾ ਪ੍ਰਕਾਸ਼ ਹੈ ਜਲਵਾ ਉਹਦਾ ਕਿਤੋਂ ਕੋਈ ਭੇਦ ਨਹੀਂ ਜਾਣਦੇ ਵੀ ਸਾਰਿਆਂ ਵਿੱਚ ਉਹੀ ਦੇ ਪ੍ਰਕਾਸ਼ ਹੈ ਜਲਵਾ ਹੇਤ ਬੰਦਗੀ ਬੰਦਾ ਆਇਓ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈ ਵੀ ਜਿਹੜਾ ਬੰਦਾ ਹੈ ਉਹਦਾ ਪ੍ਰਕਾਸ਼ ਲੈ ਕੇ ਬੰਦਗੀ ਕਰਨ ਵਿੱਚ ਕਰਨ ਲਈ ਆਇਆ ਹੈ ਤੇਹ ਤਜ ਮਾਨ ਮੋਹ ਲਪਟਾਇਓ ਬੰਦਗੀ ਕਰਨੀ ਤਾਂ ਛੱਡਦੀ ਹੈ ਮਾਨ ਵਿੱਚ ਤੇ ਮੋਹ ਵਿੱਚ ਤੇ ਹੰਕਾਰ ਵਿੱਚ ਇਹ ਫਸ ਗਿਆ ਹੈ ਤਾਂ ਤੇ ਨਰਗਵਾਨ ਹਵਾਨੋ ਇਸ ਕਰਕੇ ਜਿਹੜਾ ਮਨੁੱਖ ਹੈ ਕਹਿੰਦੇ ਮਨੁੱਖ ਨਹੀਂ ਬਣ ਰਹਿ ਗਿਆ ਇਹ ਤਾਂ ਭੂਤਨਾ ਬਣ ਗਿਆ ਜਾਂ ਪਸ਼ੂ ਡੰਗਰ ਹੋ ਗਿਆ ਸਭ ਕੋ ਉਪਦੇਸ਼ਕ ਮੁਝ ਮਾਨੋ ਕਹਿੰਦੇ ਸਾਰਿਆਂ ਨੂੰ ਉਪਦੇਸ਼ ਦੇਣ ਵਾਲਾ ਮੈਨੂੰ ਤੁਸੀਂ ਮੰਨ ਲਓ ਅਸਬਿਦ ਸੁਣ ਕੇ ਮਨ ਬਿਸ ਮਾਨੇ ਇਸ ਤਰ੍ਹਾਂ ਦੇ ਮਹਾਰਾਜ ਬਚਨ ਸੁਣ ਕੇ ਜਿਹੜੇ ਹਾਜ਼ੀ ਜੇ ਆ ਮਨ ਵਿੱਚ ਬੜੇ ਚਰਜੇ ਹੋ ਗਏ ਇਹ ਤੋਂ ਬੋਲਤ ਬੋਲ ਮਹਾਨੇ ਉੱਚੀ ਕਹਿੰਦੇ ਇਹ ਤਾਂ ਵੀ ਬੜੇ ਉੱਚੇ ਬੋਲ ਬੋਲ ਰਿਹਾ ਬਹੁਤ ਤੂੰ ਉੱਚੀ ਗੱਲ ਕਰ ਰਿਹਾ ਹੈ ਮੁਲਤਾਨ ਕੋ ਪੀਰ ਤਹਾਹੀ ਇਹਨਾਂ ਦੇ ਵਿੱਚੋਂ ਕਹਿੰਦੇ ਮੁਲਤਾਨ ਸ਼ਹਿਰ ਦਾ ਇੱਕ ਬਹੁਤ ਤਕੜਾ ਪੀਰ ਹੈ ਸੀ ਨਾਮ ਬਰਾਵ ਦੀਨ ਥੋ ਜਾਹੀ ਜਿਸਦਾ ਨਾਮ ਬਹਾਵਦੀਨ ਸੀ ਜਾਂ ਬਹਾਵਲ ਦੀਨ ਸੀ ਤਰਕ ਸੰਗ ਤਿੰਨ ਬਚਨ ਪ੍ਰਕਾਸ਼ਾ ਉਹਨੇ ਤਰਕ ਜੀ ਕਰਦਿਆਂ ਹੁਜਤ ਜੀ ਕਰਦਿਆਂ ਸਤਿਗੁਰੂ ਜੀ ਨੂੰ ਬਚਨ ਕਿਹਾ ਇਹ ਕਿਤਾਬ ਜੋ ਤੇਰੇ ਪਾਸਾ ਦੇਵੀ ਹੈ ਗੁਰੂ ਨਾਨਕ ਜਿਹੜੀ ਤੇਰੀ ਬਗਲ ਦੇ ਕਿਤਾਬ ਜੀ ਲਈਏ ਤੇਰੇ ਕੋਲ ਕਿਤਾਬ ਜੀ ਹੈਗੀ ਹੈ ਕਿਹ ਤੋਂ ਪੜ ਜਾਣਤ ਕਹਿ ਨਾਹੀ ਕਹਿੰਦੇ ਵੀ ਇਹ ਕਿਤਾਬ ਨੂੰ ਪੜ੍ਹਨਾ ਜਾਣਦਾ ਇਹਦੇ ਤੈਨੂੰ ਅਰਥ ਮਾੜੇ ਮੋਟੇ ਆਉਂਦੇ ਆ ਕਿ ਐਵੇਂ ਇਹ ਬਗਲ ਕੱਛ ਵਿੱਚ ਲਈ ਹੋਈ ਦੇਹੋ ਮਾਇਨਾ ਜੋ ਇਸ ਮਾਹੀ ਇਹ ਤੂੰ ਵੀ ਪੜ੍ਹਿਆ ਲਿਖਿਆ ਹੈ ਫਿਰ ਇਹ ਕਿਤਾਬ ਵਿੱਚ ਕੀ ਲਿਖਿਆ ਇਹਦੇ ਮਿਹਨੇ ਕਰਕੇ ਅਰਥ ਕਰਕੇ ਸੁਣਾ ਦੇ ਸਾਨੂੰ ਸੁਨਕਾਰ ਸ੍ਰੀ ਗੁਰ ਬਚਨ ਉਚਾਰਾ ਗੁਰੂ ਮਹਾਰਾਜ ਨੇ ਬਹਾਵ ਦੀ ਤੋਂ ਸੁਣ ਕੇ ਬਚਨ ਕਿਹਾ ਉਸ ਨੂੰ ਪੜ੍ਹਨ ਕਿਤਾਬਨ ਤੀਨ ਪ੍ਰਕਾਰ ਕਹਿੰਦੇ ਵੀ ਜਿਹੜਾ ਪੁਸਤਕਾਂ ਦਾ ਪੜ੍ਹਨਾ ਉਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਪੁਸਤਖਾਨ ਗੋਸਤ ਮਗਜਹਿ ਪੁਨ ਕਿਹੜੀ ਪੜ੍ਹਾਈ ਦੇ ਸੰਬੰਧ ਵਿੱਚ ਤੂੰ ਪੁੱਛਦਾ ਹੈ ਕਹਿੰਦਾ ਜੀ ਤੁਸੀਂ ਦੱਸੋ ਮਹਾਰਾਜ ਕਹਿੰਦੇ ਵੀ ਇੱਕ ਤਾਂ ਉਸਤਖਾਨ ਪੜ੍ਹਾਈ ਹੁੰਦੀ ਹੱਡ ਖਾਣਾ ਪੜ੍ਹਾਈ ਹੁੰਦੀ ਇੱਕ ਮਾਸ ਖਾਣਾ ਪੜ੍ਹਾਈ ਹੁੰਦੀ ਹੈ ਇੱਕ ਦਿਮਾਗ ਮਗਜ ਖਾਣਾ ਪੜ੍ਹਾਈ ਹੁੰਦੀ ਹੈ ਇਨਕੇ ਲੱਛਣ ਉਚਰਤ ਹਾਂ ਸੁਣ ਇਹਨਾਂ ਦੇ ਜਿਹੜੇ ਲੱਛਣ ਅੱਡੋ ਅੱਡੀ ਅਸੀਂ ਉਚਾਰਦੇ ਹਾਂ ਬਹਾਵਦੀਨ ਪੀਰ ਤੋਂ ਸੁਣ ਲੈ ਧਿਆਨ ਦੇ ਕੇ ਪੜ੍ਹ ਕਰ ਸਭ ਕੋ ਹੁਜਤ ਕਰਨੀ ਕਹਿੰਦੇ ਧਾਰਮਿਕ ਪੁਸਤਕਾਂ ਪੜ੍ਹ ਕੇ ਨਾ ਵਿਦਵਾਨ ਜਾ ਬਣ ਕੇ ਫਿਰ ਸਾਰਿਆਂ ਨੂੰ ਤਰਕਾਂ ਕਰੀ ਜਾਣੀਆਂ ਸਾਰਿਆਂ ਤੇ ਹੱਡਾਂ ਤੇ ਮਾਰੀ ਜਾਣੀਆਂ ਐਵੇਂ ਗੱਲਾਂ ਜੀਆਂ ਉਸਤ ਖਾਨ ਇਸ ਵਿਦ ਕੀ ਬਰਨੀ ਕਹਿੰਦੇ ਇਸ ਤਰ੍ਹਾਂ ਦੀ ਪੜ੍ਹਾਈ ਨੂੰ ਜਿਹੜੇ ਸਿਆਣੇ ਉਸਤ ਖਾਨ ਕਹਿੰਦੇ ਹੱਡ ਖਾਣਾ ਪੜ੍ਹਾਈ ਕਹਿੰਦੇ ਹੱਡਾਂ ਤੇ ਮਾਰਨੀਆਂ ਅਗਲੇ ਤੇ ਬੁਜ਼ੁਰਗ ਹੋ ਬੈਠਣ ਪਾਠ ਕਰਕੇ ਇਸੇ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹ ਕੇ ਵੱਡਾ ਆਗੂ ਬਣ ਕੇ ਮੰਤ ਬਣ ਕੇ ਵਿਦਵਾਨ ਬਣ ਕੇ ਬਹਿ ਜਾਣ ਖਿਜਮਤ ਕਰ ਵਾਵਨ ਹਿਤ ਧਰ ਕੇ ਕਹਿੰਦੇ ਆਪਣੀ ਸੇਵਾ ਟੋਲ ਕਰਾਉਣ ਵਿੱਚ ਪ੍ਰੇਮ ਧਾਰਨਾ ਮੇਰੀ ਮੁੱਠੀ ਚਾਪੀ ਕਰੋ ਮੈਨੂੰ ਮੱਥੇ ਟੇਕੋ ਮੈਨੂੰ ਲਿਆ ਕੇ ਭੇਟਾਂ ਰੱਖੋ ਮੈਨੂੰ ਆਪਣਾ ਗੁਰੂ ਮੰਨੋ ਪੜ੍ਹ ਲੈ ਕੇ ਗੁਰੂ ਬਣ ਕੇ ਬਹਿ ਜਾਣਾ ਇਹ ਕਹਿੰਦੇ ਮਾਸ ਖਾਣਾ ਪੜ੍ਹਾਈ ਹੈ ਕਰ ਹੰਕਾਰ ਬਦੈ ਨਹਿ ਕਾਹੂ ਮਾਸ ਦੀ ਹੱਡ ਮਸ ਦੀ ਪੂਜਾ ਕਰਾਉਣੀ ਮਾਸ ਨੂੰ ਮੱਥੇ ਟਿਕਾਉਣੇ ਇਸ ਤਰ੍ਹਾਂ ਇਹ ਗੋਸ਼ਤ ਖਾਣਾ ਹੈ ਇੱਕ ਤੀਜੀ ਹੈ ਕਹਿੰਦੇ ਮਗਜ ਇਹ ਸਭ ਤੋਂ ਚੰਗਾ ਹੈ ਨਾ ਦਿਮਾਗ ਸਰੀਰ ਵਿੱਚੋਂ ਇਹ ਸਭ ਤੋਂ ਉੱਤਮ ਪੜ੍ਹਾਈ ਹੈ ਫਿਰ ਪੜ੍ਹੋ ਕਰ ਹੰਕਾਰ ਬਦੈ ਨਹਿ ਕਾਹੂ ਇਹ ਗੋਸ਼ਤ ਖਾਣਾ ਪੜ੍ਹਾਈ ਹੈ ਪੜ੍ਹ ਕੇ ਹੰਕਾਰ ਜਾ ਕਰਨਾ ਕਿਸੇ ਨੂੰ ਕੁਝ ਨਾ ਸਮਝਣਾ ਗੋਸ਼ਤ ਨਾਮ ਕਹਿਤ ਹੈ ਤਾਹੂ ਇਸ ਪੜ੍ਹਾਈ ਦਾ ਨਾਮ ਕਹਿੰਦੇ ਗੋਸ਼ਤ ਖਾਣਾ ਕਹਿੰਦੇ ਪਾਠ ਕਰ ਸਿਮਰਹਿ ਨਾਮ ਜੇ ਰੂਰਾ ਤੀਜੀ ਪੜ੍ਹਾਈ ਹੈ ਕਹਿੰਦੇ ਪੜ੍ਹ ਕੇ ਤੇ ਜਿਹੜਾ ਖੁਦਾ ਦਾ ਸੋਹਣਾ ਨਾਮ ਹੈ ਉਹਨੂੰ ਮਨ ਲਾ ਕੇ ਸਿਮਰਦੇ ਰਹਿਣਾ ਸਭ ਮਹਿ ਜਾਣਹਿ ਅਲਹੋ ਜਹੂਰਾ ਪੜ੍ਹ ਕੇ ਸਾਰਿਆਂ ਵਿੱਚ ਜਾਣਨਾ ਵੀ ਉਸ ਖੁਦਾ ਦਾ ਹੀ ਸਾਰਿਆਂ ਦੇ ਵਿੱਚ ਜਲਵਾ ਹੈ ਸਾਰਿਆਂ ਦਾ ਉਸੇ ਦਾ ਹੀ ਪ੍ਰਕਾਸ਼ ਹੈ ਦ੍ਵੈਤ ਹੇਤ ਕੋ ਮੇਟਿਓ ਝਗੜਾ ਇਹਨੇ ਪੜ੍ਹ ਲੈ ਕੇ ਕਹਿੰਦੇ ਜਿਹੜੀ ਕੋਈ ਦ੍ਵੈਤ ਵੈਰ ਭਾਵ ਹੈ ਤੇ ਮੋਹ ਹੈ ਇਹਦੇ ਕਰਕੇ ਝਗੜੇ ਪੈਂਦੇ ਹਨ ਮੋਹ ਕਰਕੇ ਵੈਰ ਕਰਕੇ ਇਹਨੂੰ ਮੇਟ ਦਿੱਤਾ ਪੜ੍ਹ ਕੇ ਤਜਿਓ ਹੰਕਾਰ ਹਿਰਦੇ ਤੇ ਸਗਰਾ ਫਿਰ ਪੜ੍ਹ ਕੇ ਹਿਰਦੇ ਵਿੱਚੋਂ ਹੰਕਾਰ ਵੀ ਸਾਰਾ ਛੱਡ ਦਿੱਤਾ ਹੈ ਨਿਮਾਣਾ ਹੋ ਗਿਆ ਮਨ ਹਸੀਸ ਖੁਦਾਏ ਰਜਾਈ ਜਿਹੜਾ ਪੜ੍ਹ ਕੇ ਖੁਦਾ ਦੀ ਜਿਹੜੀ ਰਜਾ ਹੈ ਅੱਗਿਆ ਉਹਨੂੰ ਖਿੜੇ ਮੱਥੇ ਮੰਨਦਾ ਹੈ ਮਗਜ ਨਾਮ ਹੈ ਤਾਂ ਹੀ ਕਹਾ ਇਹ ਵੀ ਬਹਾਵਦੀਨ ਇਸ ਪੜ੍ਹਾਈ ਦਾ ਨਾਮ ਮਗਜ ਖਾਣਾ ਹੈ ਵੀ ਜਿਹੜੀ ਤਤ ਵਸਤੂ ਹੈ ਯਥਾਰ ਵਸਤੂ ਉਹਨੂੰ ਗ੍ਰਹਿਣ ਕਰਨਾ ਬਾਕੀ ਛੱਡ ਦੇਣਾ ਉਗਣਾ ਰੱਖਣਾ ਸੁਣ ਸੋ ਕਹੈ ਕੁੱਲ ਹੈ ਸਿਰ ਧਾਰੀ ਸੁਣ ਕੇ ਫਿਰ ਬਹਾਵਦੀਨ ਕਹਿਣ ਲੱਗਾ ਤੁਸੀਂ ਸਿਰ ਤੇ ਆ ਜਿਹੜੀ ਕੁਲਾ ਜੀ ਧਾਰੀ ਆ ਟਾਕੀਆਂ ਵਾਲੀ ਕਿਹ ਕਾਰਨ ਮੁਖ ਕਰ ਹੋ ਉਚਾਰੀ ਇਹ ਕੀ ਕਾਰਨ ਹੈ ਜਿਸ ਤੇ ਸਿਰ ਤੇ ਕੁਲਾ ਜੀ ਧਾਰੀ ਹੈ ਦਸਤਾਰ ਕਿਉਂ ਨੀ ਬੰਨੀ ਜਿਵੇਂ ਅਸੀਂ ਮੁਸਲਮਾਨ ਬੰਨਦੇ ਹਾਂ ਤਬ ਬੋਲੇ ਬੇਦੀ ਕੁੱਲ ਕੇਤਾ ਉਸ ਵੇਲੇ ਬੇਦੀਆਂ ਦੇ ਕੁਲ ਦੇ ਤੁਜਾਰੂ ਸਤਿਗੁਰੂ ਜੀ ਉਹ ਬਹਾਵਦੀਨ ਪੀਰ ਤੋਂ ਸੁਣ ਕੇ ਫੇਰ ਬੋਲੇ ਕੁੱਲ ਹੈ ਧਰਨ ਕੋ ਸਮਝ ਹੇਤਾ ਕਹਿੰਦੇ ਹੁਣ ਤਾਂ ਦਸਤਾਰ ਵੀ ਉੱਥੇ ਪਰ ਜਿਹੜਾ ਅਸੀਂ ਹੁਣ ਕੁਲਾ ਜੀ ਧਾਰੀ ਹੈ ਨਾ ਚਾਰ ਟਾਕੀਆਂ ਵਾਲੀ ਇਹਦੇ ਧਾਰਨ ਦਾ ਵੀ ਕਾਰਨ ਹੈ, ਤੂੰ ਸੁਣ ਲੈ। ਛੋਟੀ ਕੁੱਲ ਹੈ ਵੱਡੀ ਦਸਤਾਰ, ਜਿਹੜੀ ਦਸਤਾਰ ਪਗੜੀ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ, ਜਿਹੜੀ ਕੁੱਲ ਹੈ ਬਹੁਤ ਛੋਟੀ ਹੁੰਦੀ ਹੈ, ਥੋੜੇ ਜਿਹੇ ਕੱਪੜੇ ਦੀ ਹੁੰਦੀ ਹੈ। ਤੇ ਧਾਰਤ ਅਜੇ ਉਹ ਸਰਬ ਹੰਕਾਰ ਹੈ, ਜਿਹੜੀ ਸਿਰ ਤੇ ਕਹਿੰਦੇ ਛੋਟੀ ਜੀ ਕੁੱਲਾ ਧਾਰੀ, ਇਹਨੂੰ ਛੱਡ ਕੇ ਅਸੀਂ ਆਪਣੇ ਆਪ ਦਾ ਹੰਕਾਰ ਛੱਡ ਦਿੱਤਾ। ਹਰ ਹੋ ਈਰਖਾ ਕਰ ਹੋ ਕਿਨਾਇਤ, ਇਸ ਕਰਕੇ ਵੀ ਜਿਹੜੀ ਈਰਖਾ ਛੱਡ ਕੇ ਹਮੇਸ਼ਾ ਸੇਵਾ ਭਗਤੀ ਕਰੋ, ਸਬਰ ਕਰੋ। ਯਾਦ ਖੁਦਾਏ ਰੱਖੋ ਹਰ ਸਾਇਤ, ਹਰ ਘੜੀ ਇਸ ਤਰ੍ਹਾਂ ਕਹਿੰਦੇ ਨੀਵੇਂ ਹੋ ਕੇ ਖੁਦਾ ਨੂੰ ਯਾਦ ਕਰੋ। ਹੋਤ ਕੁਲ ਹੈ ਕੋ ਮੁਖ ਔ ਅੰਤਰ, ਵਿਭਾਵ ਦੀ ਜਿਵੇਂ ਜਿਹੜੀ ਕੁਲ ਹੈ ਉਹਦਾ ਜਿਹੜਾ ਮੂੰਹ ਅੰਦਰ ਵਾਰ ਨੂੰ ਹੁੰਦਾ। ਨਿਜ ਅੰਤਰ ਕੋ ਸੋਧ ਨਿਰੰਤਰ, ਇਹ ਕਹਿੰਦੇ ਦੱਸਦੀ ਹੈ ਕੁਲ ਹੈ ਵੀ ਜੇ ਇਹ ਮਨੁੱਖ ਆਪਣਾ ਜਿਹੜਾ ਹਿਰਦਾ ਹੈ ਅੰਦਰਲਾ ਹਿਰਦਾ ਹੈ ਇਹਦੇ ਅੰਦਰ ਤੂੰ ਇੱਕ ਰਾ ਸੋਧ ਕਰ, ਅੰਦਰਲੇ ਆਤਮੇ ਦੀ ਤੂੰ ਢੂੰਡ ਕਰ। ਚਾਰ ਤਰਕ ਕੀ ਕੁੱਲ ਹੈ ਬਣਾਈ, ਬਾਕੀ ਜਿਹੜੀ ਇਹ ਕੁੱਲ ਹੈ ਚਾਰ ਟਾਕੀਆਂ ਦੀ ਬਣਾਈ ਜਾਂਦੀ ਹੈ। ਚਾਰੋ ਤਰਕ ਦੇਤ ਸਮਝਾਈ, ਚਾਰ ਚੀਜ਼ਾਂ ਤੇ ਨੇ ਮਨੁੱਖ ਬੰਦਗੀ ਕਰਨ ਸਮੇਂ ਛੱਡਣੀਆਂ ਹਰ ਤਿਆਗਣੀਆਂ, ਇਹ ਸਮਝਾ ਰਹੀ ਹੈ। ਦੁਨੀ ਸੁਰਗ ਸੁਖ ਦੋ ਤਰਕੋ, ਇਹ ਜਦੋਂ ਤੂੰ ਖੁਦਾ ਦੀ ਬੰਦਗੀ ਕਰਨੀ ਉਦੋਂ ਦੁਨੀਆਂ ਦਾ ਸੁਖ ਨੀ ਤੂੰ ਮੰਗਣਾ, ਇਹਦਾ ਵੀ ਤਿਆਗ ਕਰਨਾ, ਸੁਰਗ ਦਾ ਸੁਖ ਵੀ ਤੈਨੇ ਤਿਆਗ ਦੇਣਾ, ਇਹ ਨੀ ਮੰਗਣਾ ਹੈ। ਮਾਨ ਜ ਮੋਹ ਲਪਾਏ ਨਾ ਕੁਰਕੋ, ਹੋਰ ਕਹਿੰਦੇ ਇਸ ਤਰ੍ਹਾਂ ਮਾਨ ਨੀ ਕਰਨਾ, ਮੋਹ ਵਿੱਚ ਲਪਾਏ ਮਾਨ ਨੀ ਹੋਣਾ ਹਿਰਦੇ ਕਰਕੇ। ਸੁਣ ਕਰ ਹਾਜੀ ਬਹਰ ਅਲਾਈ, ਸੁਣ ਕੇ ਹੋਰ ਜਿਹੜੇ ਹਾਜੀ ਸੀ ਉਹਨਾਂ ਨੇ ਫੇਰ ਕਿਹਾ ਸਤਿਗੁਰੂ ਨੂੰ, ਖਫਨੀ ਰੀਤ ਕਹੋ ਜਿਉ ਪਾਈ। ਜਿਸਨੇ ਤੁਸੀਂ ਆ ਖਫਨੀ ਜੀ ਪਾਈ, ਇਹਦੀ ਰੀਤੀ ਜੀ ਦੱਸ ਦਿਓ ਵੀ ਇਹ ਖਫਨੀ ਕਿਉਂ ਪਾਈ ਹੈ। ਤਬ ਸ੍ਰੀ ਗੁਰ ਨੇ ਬਚਨ ਬਖਾਨਾ, ਗੁਰੂ ਮਹਾਰਾਜ ਨੇ ਤਦੋਂ ਫੇਰ ਬਚਨ ਕਿਹਾ ਉਹਨਾਂ ਨੂੰ, ਖਫਨੀ ਜਾਨਹ ਖਫਨ ਸਮਾਨਾ, ਕਹਿੰਦੇ ਹਾਜੀ ਉਹ ਜਿਹੜੀ ਖਫਨੀ ਪੈਣੀ ਉਹਨੂੰ ਮੁਰਦੇ ਦੇ ਖਫਣ ਵਾਂਗ ਜਾਣ ਲੋ। ਮੁਰਦਾ ਹੋਵੇ ਸੋ ਖਫਨੀ ਪਾਵੇ, ਜਿਹੜਾ ਮਰਿਆ ਹੁੰਦਾ ਨਾ ਮੁਰਦਾ ਉਹਦੇ ਤੇ ਖਫਣ ਪਾਇਆ ਜਾਂਦਾ ਹੁੰਦਾ, ਗੁਰੂ ਗੋਰ ਕੇ ਵਿੱਚ ਸਮਾਵੇ। ਇਸੇ ਤਰ੍ਹਾਂ ਵੀ ਜਿਹੜਾ ਗੁਰੂ ਕਾ ਗੋਰ ਹੈ ਉਹ ਅੱਗੇ ਜਾਂ ਧਿਆਨ ਹੈ ਉਹਦੇ ਵਿੱਚ ਸਮਾ ਜਾਵੇ। ਅੰਗ ਹਿਲਾਏ ਨਾ ਆਪ ਜਨਾਵੇ, ਜਿਵੇਂ ਮੁਰਦਾ ਅੰਗ ਨਹੀਂ ਹਿਲਾਉਂਦਾ ਹੁੰਦਾ ਕਬਰ ਵਿੱਚ, ਆਪਣਾ ਆਪ ਨਾ ਜਨਾਵੇ, ਹੰਕਾਰ ਨਾ ਜਨਾਵੇ। ਨਿਜ ਹੁਨਰ ਅਨਕੋ ਹਿਰਦੈ ਛਪਾਵੇ, ਆਪਣਾ ਵਿਦਿਆ ਦਾ ਕੋਈ ਹੁਨਰ ਆ ਗਿਆ ਕੋਈ ਗੁਣ ਆ ਗਿਆ ਉਹਨੂੰ ਹਿਰਦੇ ਵਿੱਚ ਲੁਕਾ ਕੇ ਛਕਾ ਕੇ ਦੱਸੇ, ਆਪਣੇ ਹੁਨਰ ਜੇ ਆਪਣੇ ਖੂਬੀਆਂ ਦੀਆਂ ਫੜਕਾਈਆਂ ਨਾ ਮਾਰੀ ਜਾਵੇ, ਮੇਰੇ ਵਿੱਚ ਆਹ ਖੂਬੀ ਮੇਰੇ ਵਿੱਚ ਆਹ ਗੁਣ ਹਨ ਵਿਦਿਆ ਦੇ, ਕਰਕੇ ਜਾਹਰ ਐਬ ਦਿਖਾਵੇ। ਮਨੁੱਖ ਨੂੰ ਤਾਂ ਬੰਦਗੀ ਕਰਦੇ ਆ ਆਪਣੇ ਜਿਹੜੇ ਐਬ ਹੈ ਨੁਕਸ਼ ਹੈ ਗੁਣ ਗੁਣਾ ਉਹ ਪ੍ਰਗਟ ਕਰਕੇ ਦਿਖਾਵੇ। ਇਹ ਔਗਣੀ ਭਰਿਆ ਸਰੀਰ ਹੈ, ਜਿੱਥੇ ਸਮੁੰਦਰ ਸਾਗਰ ਨੀਰ ਭਰਿਆ ਤੇਥੇ ਔਗਣ ਵਾਰੇ ਕਹੇ, ਗੁਰ ਰਜਾਏ ਮੰਨੇ ਸੁਖ ਪਾਵੇ। ਹਾਂ ਗੁਰੂ ਦੀ ਆਗਿਆ ਮੰਨੇ ਤੇ ਇਸ ਤਰ੍ਹਾਂ ਫਿਰ ਸੁਖ ਪਾਵੇਗਾ ਉਹ ਮਨੁੱਖ। ਨਾਮ ਹਮਾਰਾ ਨਾਨਕ ਜਾਨੋ, ਬਾਕੀ ਵੀ ਜਿਹੜਾ ਸਾਡਾ ਨਾਮ ਹੈ ਮਾਪਿਆਂ ਨੇ ਨਾਨਕ ਰੱਖਿਆ ਇਹ ਜਾਣ ਲਓ। ਮੱਕੇ ਕੋ ਅਬ ਕੀ ਪ੍ਰਸਥਾਨੋ, ਤੁਸੀਂ ਪੁੱਛਦੇ ਨੇ ਕਿੱਧਰ ਨੂੰ ਜਾਣਾ ਹੈ, ਕਹਿੰਦੇ ਆ ਜਿਹੜਾ ਮੱਕਾ ਸ਼ਹਿਰ ਤੋਂ ਬਾਹਰ ਵਰ ਕਾਬਾ ਉਧਰ ਨੂੰ ਅਸੀਂ ਚਲੇ ਜਾ ਰਹੇ ਉੱਥੇ ਜਾਣਾ। ਸੁਣ ਸਭ ਹਾਜੀ ਮਨ ਮਹਿ ਜੀਨਾ, ਸੁਣ ਕੇ ਹਾਜੀਆਂ ਨੇ ਮਨ ਵਿੱਚ ਜਾਣ ਲਿਆ, ਇਹ ਹਿੰਦੂ ਕੋ ਬੋਲ ਪ੍ਰਵੀਨਾ, ਇਹ ਤਾਂ ਜਿਹੜੇ ਇਹਨਾਂ ਦੇ ਬਚਨ ਹੈ ਇਹ ਹਿੰਦੂਆਂ ਦੇ ਲੱਗਦੇ ਹੈ। ਮਿਲ ਕਰ ਹਮਰੇ ਸੰਗ ਮਝਾਰੀ, ਇਹ ਹਿੰਦੂਆਂ ਵਿੱਚੋਂ ਨਾ ਸਾਡੇ ਨਾਲ ਮਿਲ ਮਿਲ ਕੇ, ਕਾਬੇ ਚੱਲਿਓ ਚਹਿਤ ਮਗ ਭਾਰੀ, ਬੜਾ ਤਕੜਾ ਰਸਤਾ ਹੈ ਤੇ ਸਾਡੇ ਨਾਲ ਮਿਲ ਕਰਕੇ ਕਾਬੇ ਵੱਲ ਨੂੰ ਜਾਇਆ ਚਾਹੁੰਦਾ ਹੈ। ਦੇ ਜਵਾਬ ਇਸ ਕਰ ਹੈ ਨਿਰਾਲਾ, ਆਪਾਂ ਵੀ ਹੁਣੇ ਇਹਨੂੰ ਜਵਾਬ ਦੇ ਕੇ ਤੇ ਆਪਣੇ ਤੋਂ ਬਕਰਾ ਕਰ ਦਈਏ, ਭਲੀ ਨਾ ਬਾਤ ਚੱਲ ਹੈ ਜੇ ਨਾਲਾ, ਇਹ ਤਾਂ ਸਾਡੇ ਲਈ ਚੰਗੀ ਗੱਲ ਨੀ ਹੋਊਗੀ ਵੀ ਸਾਡੇ ਨਾਲ ਇਹ ਚੱਲੇ। ਯੋ ਮਸਲਤ ਕਰ ਬੋਲੇ ਬੈਨ, ਇਸ ਤਰ੍ਹਾਂ ਜਿੰਨੇ ਹਾਜੀ ਸੀ ਆਪੋ ਵਿੱਚ ਸਲਾਹ ਕਰਕੇ ਮਹਾਰਾਜ ਨੂੰ ਬਚਨ ਬੋਲੇ। ਮੰਦ ਨਾ ਸਮਝ ਇਹ ਗੁਣ ਗੁਣ ਐਨਾ। ਭਾਈ ਬਾਲਾ ਜੀ ਕਹਿੰਦੇ ਆ ਭੈੜੀ ਮਤ ਵਾਲੇ ਸਮਝਦੇ ਨਹੀਂ ਹੈ ਵੀ ਇਹ ਤਾਂ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਹੈ, ਇਹਨਾਂ ਨੂੰ ਕੌਣ ਕੋਈ ਤੁਸੀਂ ਰੋਕ ਸਕਦੇ ਹੋ। ਮੱਕੇ ਕੇ ਮੱਗ ਆਸ ਇੱਕ ਥਨ, ਇਹਨਾਂ ਮਹਾਰਾਜ ਨੂੰ ਕਹਿਣ ਲੱਗੇ ਵੀ ਮੱਕੇ ਦੇ ਰਸਤੇ ਵਿੱਚ ਇੱਕ ਇਹੋ ਜਿਹਾ ਅਸਥਾਨ ਆਉਂਦਾ, ਚੜ ਜਹਾਜ਼ ਪਰ ਕਰਤ ਭਯਾਨ। ਕਹਿੰਦੇ ਜਦੋਂ ਜਹਾਜ਼ ਉੱਪਰ ਚੜ ਕੇ ਅੱਗੇ ਚੱਲਣਾ ਹੁੰਦਾ ਹੈ, ਤੇ ਜਬ ਕਲਮਾ ਦੇਤ ਪੜਾਈ, ਉੱਥੇ ਕਹਿੰਦੇ ਜਹਾਜ਼ ਚੜ੍ਹਨ ਤੋਂ ਪਹਿਲਾਂ ਇਹ ਕਹਿੰਦੇ ਜਿਹੜਾ ਮੁਸਲਮਾਨਾਂ ਦਾ ਕਲਮਾ ਉਹ ਹਰ ਇੱਕ ਨੂੰ ਪੜਾਉਂਦੇ ਹਨ। ਤਬ ਜਹਾਜ਼ ਪਰ ਲੇਤ ਚੜਾਈ, ਜਿਹੜਾ ਕਲਮਾ ਪੜ੍ਹ ਲੈਂਦਾ ਸੁਣਾ ਦਿੰਦਾ ਫਿਰ ਤਾਂ ਉਸਨੂੰ ਕਹਿੰਦੇ ਜਹਾਜ਼ ਤੇ ਚੜਾ ਲੈਂਦੇ। ਹਿੰਦੂ ਨੂੰ ਕਲਮਾ ਕਰਤ ਉਚਾਰਾ, ਜਿਹੜਾ ਹਿੰਦੂ ਹੁੰਦਾ ਉਹਨੂੰ ਕਲਮਾ ਪੜ੍ਹਨਾ ਨੀ ਆਉਂਦਾ ਤੇ ਨਾ ਉਹ ਤੇ ਪੜ੍ਹਦਾ ਹੀ ਆ, ਜਾਂ ਤੇ ਹਮ ਤੇ ਜਾਹੋ ਨਿਰਾਰਾ। ਇਸ ਕਰਕੇ ਗੁਰੂ ਨਾਨਕ ਸਾਹਿਬ ਤੂੰ ਸਾਡੇ ਨਾਲ ਨੀ ਜਾ ਸਕਦਾ, ਤੂੰ ਸਾਥੋਂ ਵੱਖਰੇ ਹੀ ਚੱਲਿਆ ਆ ਜਾ। ਸੁਣ ਕਰ ਸ੍ਰੀ ਮੁਖ ਸੋ ਮੁਸਕਾਨੇ, ਗੁਰੂ ਮਹਾਰਾਜ ਹਾਜ਼ਰਾਂ ਤੋਂ ਇਹ ਜੀ ਗੱਲ ਸੁਣ ਕੇ ਥੋੜਾ ਥੋੜਾ ਮੁਖ ਤੋਂ ਹੱਸੇ ਹਨ। 300 ਐਸੇ ਬਚਨ ਬਖਾਨੇ, ਹੱਸਦਿਆਂ ਹੱਸਦਿਆਂ ਮਹਾਰਾਜ ਨੇ ਮੁਖੋਂ ਬਚਨ ਕਿਹਾ ਉਹਨਾਂ ਨੂੰ। ਜਨਮਿਓ ਜਬ ਕੋ ਸੰਗ ਨ ਆਇਓ, ਕਹਿੰਦੇ ਜਦੋਂ ਮਨੁੱਖ ਜੰਮਿਆ ਹੈ ਨਾ ਉਦੋਂ ਕਦੇ ਉਹਦੇ ਨਾਲ ਨੀ ਕਿਸੇ ਦੇ ਆਇਆ ਹੈ। ਮਰਨੇ ਕਾਲ ਨ ਸੰਗ ਸਦਾਇਓ, ਜਦੋਂ ਮਨੁੱਖ ਕਹਿੰਦੇ ਮਰਦਾ ਉਸ ਸਮੇਂ ਵੀ ਕਿਸੇ ਦੇ ਨਾਲ ਨੀ ਜਾਂਦਾ, ਇਕੱਲਾ ਹੀ ਆਉਂਦਾ ਤੇ ਇਕੱਲਾ ਹੀ ਜਾਂਦਾ ਹੈ। ਆਏ ਇਕੇਲਾ ਜਾਤ ਇਕੇਲਾ, ਇਸ ਕਰਕੇ ਜਦੋਂ ਜਨਮ ਲੈ ਕੇ ਆਇਆ ਉਦੋਂ ਵੀ ਇਕੱਲਾ ਆਇਆ, ਜਦੋਂ ਮਰ ਕੇ ਜਾਂਦਾ ਉਦੋਂ ਵੀ ਇਕੱਲਾ ਹੀ ਜਾਂਦਾ। ਯੋਂ ਸਮਝੈ ਮਨ ਹੋਤ ਸੁਹੇਲਾ, ਜਿਹੜਾ ਵੀ ਸਿਆਣਾ ਮਨੁੱਖ ਮਨ ਵਿੱਚ ਸਮਝ ਜਾਂਦਾ ਉਹ ਕਹਿੰਦੇ ਸੁਖੀ ਹੁੰਦਾ। ਇਸ ਕਰਕੇ ਅਸੀਂ ਤੁਹਾਡੇ ਨਾਲ ਨਾ ਆਏ ਹਾਂ ਤੇ ਨਾ ਤੁਹਾਡੇ ਨਾਲ ਅਸੀਂ ਜਾਣਾ, ਇਕੱਲੇ ਆਏ ਤੇ ਇਕੱਲੇ ਜਾਵਾਂਗੇ ਅਸੀਂ ਉੱਥੇ। ਸੁਣ ਕਰ ਬਸ ਤਹ ਰੈਨ ਬਿਤਾਈ, ਇਸ ਤਰ੍ਹਾਂ ਮਹਾਰਾਜ ਤੋਂ ਬਚਨ ਸੁਣ ਕੇ ਉਹ ਜਿਹੜੇ ਮੱਕੇ ਦੇ ਹਾਜ਼ੀ ਉਹਨਾਂ ਨੇ ਰਾਤ ਉੱਥੇ ਬਤੀਤ ਕੀਤੀ। ਬਹਰੋ ਜਬ ਪ੍ਰਭਾਤ ਹੋਇਆ ਆਈ, ਕਹਿੰਦੇ ਜਦੋਂ ਸਵੇਰ ਜੀ ਹੋਈ ਆਈ, ਉੱਠ ਕਰ ਹਾਜੀ ਪੰਥ ਸਿਧਾਰੇ, ਜਿਹੜੇ ਹਾਜੀ ਹੈ ਉਹ ਤੋਂ ਉੱਠ ਕੇ ਚੱਲ ਪਏ ਰਸਤੇ ਵਿੱਚ, ਆਪਣੇ ਸਾਥ ਤੇ ਪ੍ਰਭ ਹਟਕਾਰੇ, ਆਪਣੇ ਵੱਲੋਂ ਮਹਾਰਾਜ ਨੂੰ ਰੋਕ ਦਿੱਤਾ ਵੀ ਸਾਡੇ ਨਾਲ ਨੀ ਤੁਸੀਂ ਜਾਣਾ, ਵੱਖਰੇ ਹੋ ਕੇ ਜਾਓ ਜੀ। ਮਰਦਾਨੇ ਸੋ ਬਚਨ ਬਖਾਨਾ, ਉਸ ਵੇਲੇ ਮਹਾਰਾਜ ਦੀ ਮੌਜ ਹੈ ਮਰਦਾਨੇ ਦੇ ਸਾਥ ਬਚਨ ਕਿਹਾ। ਹਿੰਦੂ ਕੋ ਤਹ ਹੋਵੇ ਨ ਜਾਣਾ, ਮਰਦਾਨੇ ਜਿਹੜਾ ਕੋਈ ਹਿੰਦੁਸਤਾਨੀ ਹਿੰਦੂ ਹੁੰਦਾ ਉਹਦਾ ਉੱਥੇ ਮੱਕੇ ਕਾਬੇ ਵਿੱਚ ਜਾਣਾ ਨੀ ਹੋ ਸਕਦਾ। ਮੱਕੇ ਦੇਖਣ ਮੈਂ ਪ੍ਰਤਿਬੰਧਾ, ਜਿਹੜਾ ਮੱਕਾ ਹੈ ਨਾ ਉਸ ਸਥਾਨ ਦੀ ਦੇਖਣ ਵਿੱਚ ਵਿਘਨ ਹੈ, ਰੁਕਾਵਟ ਹੈ। ਕਹੋ ਅਬ ਕਿਹੇ ਬਿਦ ਗਮਨੋ ਪੰਥਾ, ਬਸ ਵੀ ਮਰਦਾਨੇ ਹੁਣ ਕਿਸ ਤਰ੍ਹਾਂ ਰਸਤੇ ਵਿੱਚ ਆਪਾਂ ਚੱਲਾਂਗੇ, ਉੱਥੇ ਪਹੁੰਚਣਾ ਔਖਾ ਹੋ ਜਾਣਾ। ਹੁਤੇ ਤੁਰ ਕਿਸੇ ਪੰਥ ਪਧਾਰੇ, ਜਿਹੜੇ ਮੁਸਲਮਾਨ ਸੀ ਉਹ ਕਹਿੰਦੇ ਉਹ ਮੱਕੇ ਦੇ ਰਸਤੇ ਵਿੱਚ ਚਲੇ ਗਏ। ਸੁਣ ਮਰਦਾਨਾ ਬੈਨ ਉਚਾਰੇ, ਸੁਣ ਕੇ ਮਰਦਾਨਾ ਜੀ ਨੇ ਫਿਰ ਬਚਨ ਕਹੇ। ਤੀਨ ਲੋਕ ਕੇ ਵਿਖੇ ਨ ਕੋਈ, ਗੁਰੂ ਨਾਨਕ ਸਾਹਿਬ ਤਿੰਨਾ ਲੋਕਾਂ ਦੇ ਵੀ ਤਾਂ ਕੋਈ ਐਸਾ ਹੈ ਹੀ ਨਹੀਂ। ਰਾਵਰ ਕੋ ਬਰਜਹ ਮਗ ਜੋਈ, ਜਿਸ ਰਸਤੇ ਤੁਸੀਂ ਜਾਵੋ ਤੇ ਉਸ ਰਸਤੇ ਵਿੱਚ ਕੋਈ ਰੋਕੇ, ਕੋਈ ਰਸਤੇ ਵਿੱਚ ਰੋਕਣ ਵਾਲਾ ਨੀ ਤਿੰਨਾ ਲੋਕ ਵਿੱਚ। ਤੁਰਕ ਜ ਬਾਪਰੇ ਕੌਣ ਅਗਾਰੀ, ਜਿਹੜੇ ਵਿਚਾਰੇ ਮੁਸਲੇ ਜੇ ਆ ਤੁਰਕੜੇ, ਆਪ ਜੀ ਦੇ ਅੱਗੇ ਭਲਾ ਕੀ ਹੈ। ਤੁਮਰੇ ਸਨਮੁਖ ਹੋਇ ਬਲ ਧਾਰੀ, ਇਹ ਤੁਹਾਡੇ ਸਾਹਮਣੇ ਬਲ ਧਾਰ ਕੇ ਹੋਣ ਵੀ ਤੁਹਾਨੂੰ ਇਹ ਜਾਂਦਿਆਂ ਨੂੰ ਰੋਕਣ, ਤੁਹਾਨੂੰ ਤਾਂ ਤਿੰਨਾ ਲੋਕਾਂ ਵਿੱਚ ਨੀ ਕੋਈ ਰੋਕ ਸਕਦਾ। ਕਿਰਪਾ ਧਾਰ ਮੁਝ ਦੇਹੋ ਦਿਖਾਈ, ਇਸ ਕਰਕੇ ਮਾਰਾ ਮੇਰ ਦੀ ਨਿਗਾਹ ਕਰਕੇ ਉਹ ਕਾਬਾ ਜਾ ਮੈਨੂੰ ਦਿਖਾਈ ਦਿਓ। ਨਹ ਵਿਲਾਓ ਕੀਜੈ ਜਗ ਸਾਏ, ਸੰਸਾਰ ਦੇ ਮਾਲਕ ਹੈ ਮਿਟਾਲ ਨੂੰ ਢੋਲ ਜਾਣਾ ਕਰੋ ਗੱਲਾਂ ਜੀਆਂ ਕਰਕੇ। ਸੁਣ ਸ੍ਰੀ ਮੁਖ ਤੇ ਬਿਗਸੇ ਨਾਥਾ, ਗੁਰੂ ਮਹਾਰਾ ਮਰਦਾਨੇ ਤੋਂ ਸੱਚੇ ਬਚਨ ਸੁਣ ਕੇ ਹੱਸ ਪਏ। ਬੋਲਤ ਭੇ ਮਰਦਾਨੇ ਸਾਥਾ, ਮੇਰੇ ਮਰਦਾਨੇ ਦੇ ਸਾਰ ਸਤਿਗੁਰਿਓ ਫਿਰ ਬੋਲੇ ਹਨ। ਤੁਝ ਹੈ ਬਿਲੋਕਨ ਚਾਹੇ ਜਰੂਰੇ, ਚੰਗਾ ਵੀ ਮਰਦਾਨੇ ਜੇ ਉਹ ਕਾਬੇ ਦੀ ਤੈਨੂੰ ਦੇਖਣ ਦੀ ਜਰੂਰੀ ਚਾਹਨਾ ਹੈਗੀ। ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ, ਪਰਮੇਸ਼ਰ ਦੇ ਗੁਣਾਂ ਵਾਲੇ ਜਿਹੜੇ ਸੋਹਣੇ ਸ਼ਬਦ ਹੈ ਉਹ ਵੀ ਰਬਾਬ ਲੈ ਕੇ ਤੂੰ ਗਾਉਣਾ ਸ਼ੁਰੂ ਕਰ। ਕਰ ਤੋ ਸਭਨ ਕੀ ਆਸ਼ਾ ਪੂਰਨ, ਜਿਹੜਾ ਪਰਮੇਸ਼ਰ ਹੈ ਉਹ ਜਦੋਂ ਉਹਦੀ ਕੋਈ ਸਿਰ ਸਲਾਘਾ ਕਰਦਾ ਉਹ ਸਾਰਿਆਂ ਦੀਆਂ ਆਸ਼ਾ ਪੂਰੀਆਂ ਕਰ ਦਿੰਦਾ। ਲੇ ਰਬਾਬ ਗਾਵਹ ਅਬ ਤੂਰਨ, ਇਸ ਕਰਕੇ ਮਰਦਾਨੇ ਛੇਤੀ ਦੇ ਕੇ ਰਬਾਬ ਲੈ ਕੇ ਪਰਮੇਸ਼ਰ ਦੇ ਗੁਣ ਤੂੰ ਗਾ। ਸੁਣ ਹਰਖਿਓ ਹਿਰਦਾ ਮਰਦਾਨਾ, ਮਹਾਰਾਜ ਤੋਂ ਸੁਣ ਕੇ ਮਰਦਾਨਾ ਹਿਰਦੇ ਵਿੱਚ ਬਹੁਤ ਪ੍ਰਸੰਨ ਖੁਸ਼ ਹੋ ਗਏ। ਜੰਤਰ ਵਜਾਏ ਕੀਨ ਮੁਖ ਗਾਨ, ਆਪਣਾ ਜੰਤਰ ਕੀ ਸਾਜ ਰਬਾਬ ਨੂੰ ਵਜਾ ਕੇ ਮੁਖੋਂ ਗਾਉਣਾ ਸ਼ੁਰੂ ਕਰ ਦਿੱਤਾ। ਪ੍ਰੇਮ ਸੰਗ ਸੁਰ ਰਾਗ ਵਸਾਇਓ, ਬੜੇ ਪ੍ਰੇਮ ਨਾਲ ਰਾਗਾਂ ਵਿੱਚ ਐਨ ਕਹਿੰਦੇ ਸੁਰ ਵਿੱਚ ਪਾ ਕੇ ਵਸਾ ਕੇ ਸੁਰਾਂ ਵਿੱਚ ਪਾ ਕੇ, ਜਾਣੀ ਬੇਸੁਰਾ ਨਹੀਂ ਸੁਰਾਂ ਵਿੱਚ ਪਾ ਕੇ ਗਾਉਣਾ ਸ਼ੁਰੂ ਕੀਤਾ ਹੈ। ਰੀਜ ਰੀਜ ਉੱਚੀ ਧੁਨ ਗਾਇਓ, ਬਹੁਤ ਹੀ ਰੀਜ ਰੀਜ ਕੇ ਖੁਸ਼ ਹੋ ਕੇ ਉੱਚੀ ਉੱਚੀ ਆਵਾਜ਼ ਨਾਲ ਗਾਇਆ ਸ਼ਬਦ। ਸਰਬ ਸ਼ਬਦ ਕੋ ਪੜ ਕਰ ਜਬ ਹੀ, ਜਦੋਂ ਸਾਰੇ ਸ਼ਬਦ ਨੂੰ ਪੜਿਆ ਮਰਦਾਨੇ ਨੇ, ਗਰੀਬ ਨਿਵਾਏ ਨਮੋ ਕੀ ਤਬ ਹੀ, ਇਹ ਸ਼ਬਦ ਦਾ ਭੋਗ ਪਾ ਕੇ ਗਰਦਨ ਨੀਵੀਂ ਕੀਤੀ, ਜਾਣੀ ਮੱਥਾ ਟੇਕਿਆ ਹੈ। ਸਿਰ ਉੱਚੋ ਕਰ ਨੈਣ ਪਸਾਰੇ, ਜਦੋਂ ਸਿਰ ਤਾਂ ਨੂੰ ਕਰਕੇ ਨੇਤਰ ਜੇ ਖੋਲੇ, ਦੇਖੇ ਮੱਕੇ ਕੇਰ ਮੁਨਾਰੇ, ਜਿਹੜਾ ਮੱਕਾ ਸ਼ਹਿਰ ਹੈ ਜਾਂ ਉਹ ਕਾਬੇ ਦੇ ਜਿਹੜੇ ਮੁਨਾਰੇ ਘੁੰਮ ਜੇ ਉੱਚੇ ਉੱਚੇ ਦੇਖੇ ਇਸ ਨੇ, ਬੂਝਤ ਭਾ ਇਹ ਕੌਣ ਸਥਾਨ, ਪੁੱਛਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਜੀ ਆ ਕਿਹੜਾ ਸਥਾਨ ਉੱਚੇ ਉੱਚੇ ਗੁੰਮ ਜੇ ਦਿਖ ਰਹੇ ਹੈ। ਪੇਖੀਅਤ ਧੌਲਰ ਸੁੰਦਰ ਨਾਨਾ, ਹਮਾਰਾ ਸਾਹਮਣੇ ਜਿਹੜਾ ਮਹੱਲ ਜਾ ਬੜਾ ਸੋਹਣਾ ਦਿਸਦਾ ਹੈ। ਕਮਲ ਬਦਨ ਸੁਣ ਕਰ ਤੇ ਬੈਨ, ਗੁਰੂ ਮਹਾਰਾਜ ਜੀ ਕਮਲ ਵਰਗੇ ਮੁਖ ਵਾਲੇ ਬਚਨ ਸੁਣ ਕੇ ਮਰਦਾਨੇ, ਬਿਗਸਤ ਬੋਲੇ ਸ੍ਰੀ ਗੁਣ ਐਨ, ਖਿੜਖਿੜਾ ਕੇ ਹੱਸਦੇ ਹੋਏ ਗੁਣਾਂ ਦੇ ਘਰ ਸਤਿਗੁਰੂ ਬੋਲੇ ਮਰਦਾਨੇ ਤਾਂ। ਮੱਕਾ ਆਵਾ ਜਾਰਤ ਤੇਰੀ, ਮਰਦਾਨੇ ਆ ਤੇਰੀ ਯਾਤਰਾ ਵਾਲਾ ਸਥਾਨ ਮੱਕਾ ਆ ਗਿਆ। ਚਹਿਤ ਜੁਮਨ ਉੱਠ ਲੀ ਜੈ ਹੇਰੀ, ਮਨ ਵਿੱਚ ਹੁਣ ਉੱਠ ਕੇ ਤੂੰ ਨੇੜੇ ਜਾ ਕੇ ਦੇਖ ਲਾ ਉਸ ਨੂੰ। ਹਰਖਾ ਸੁਣ ਕਰ ਭਾ ਮਨ ਭਾਵਾ, ਸੁਣ ਕੇ ਖੁਸ਼ ਹੋ ਗਿਆ ਕਿਉਂਕਿ ਮਨ ਭਾਉਂਦਾ ਹੋ ਗਿਆ। ਹਿਤ ਦੇਖਣ ਕੇ ਚਿੱਤ ਲਲਚਾਵਾ, ਇਹ ਕਾਬਾ ਦੇਖੀਏ ਇਸ ਤਰ੍ਹਾਂ ਚਿੱਤ ਦਾ ਚਾਇਆ ਹੈ ਲਲਚਾਇਆ ਹੈ। ਮਰਦਾਨੇ ਕੇ ਚਿੱਤ ਕੀ ਜਾਨੀ, ਭਾਈ ਮਰਦਾਨਾ ਦੇ ਦਿਲ ਦੀ ਜਾਣ ਕੇ ਵੀ ਮਹਾਰਾਜ ਵੀ ਮੇਰੇ ਨਾਲ ਨੇੜੇ ਤੱਕ ਜਾਣ। ਉਠਤ ਭਏ ਤਬ ਹੀ ਗੁਣ ਖਾਨੀ, ਚਿੱਤ ਦੀ ਜਾਣ ਕੇ ਮਹਾਰਾ ਉਸ ਸਥਾਨ ਤੋਂ ਉੱਠ ਖੜੋਤੇ। ਮੰਦ ਮੰਦ ਪਦ ਸੁੰਦਰ ਚਾਲੀ, ਹੌਲੀ ਹੌਲੀ ਕਹਿੰਦੇ ਸੁੰਦਰ ਚਾਲੀ ਨਾਲ ਪੈਰ ਚਰਨ ਰੱਖ ਰਹੇ। ਬੈਠੇ ਜਾਏ ਸਮੀਪ ਦੀਵਾਲੀ, ਜਿਹੜਾ ਉਹ ਕਾਬਾ ਹੈ ਉਹਦੀ ਦੀਵਾਰ ਦੇ ਨੇੜੇ, ਕੰਧੇ ਨੇੜੇ ਅੰਦਰ ਬਾਹਰ ਜੇ ਨੇੜੇ ਜਾ ਬੈਠੇ। ਹਾਜੀ ਵੇਖ ਕਰੇ ਤਿਹ ਥਾਏ, ਹਾਜੀਆਂ ਵਾਲਾ ਭੇਖ ਜਾ ਮਹਾਰਾਜ ਨੇ ਉਸ ਥਾਂ ਤੇ ਧਾਰਿਆ ਹੋਇਆ। ਕਿੰਨੇ ਆਸਨ ਗੁਰੂ ਸੁਹਾਏ, ਮਹਾਰਾਜ ਨੇ ਉਹ ਸਫ ਦਾ ਆਸਣ ਜਾ ਲਾਇਆ ਹੋਇਆ, ਤਿਉਂ ਸਫ ਤੇ ਬੈਠ ਕੇ ਸੋਭਨੀਕ ਹੋ ਗਏ। ਤਿਹ ਛਿਨ ਸ਼ਬਦ ਬਸੰਤ ਮਝਾਰਾ, ਇਸ ਤਰ੍ਹਾਂ ਕਹਿੰਦੇ ਉਹ ਦੀਵਾਰ ਦੇ ਅੰਦਰ ਬਾਹਰ ਜੇ ਬੈਠ ਕੇ ਬਸੰਤ ਰਾਗ ਦੇ ਵਿੱਚ ਜਿਹੜਾ ਸ਼ਬਦ ਹੈ। ਊਚ ਸੁਰ ਸੋ ਕੀ ਗਾਨ ਉਚਾਰਾ, ਉੱਚੀ ਆਵਾਜ਼ ਦੇ ਨਾਲ ਇਸ ਤਰ੍ਹਾਂ ਕਹਿੰਦੇ ਉਚਾਰਨ ਕਰਕੇ ਗਾਇਆ ਹੈ। ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੌ ਸੱਤ ਚੌਦਹ ਤੀਨ ਚਾਰ ਕਰ। ਬਸੰਤ ਅਤੇ ਹਿੰਡੋਲ ਦੋ ਰਾਗਾਂ ਵਿੱਚ ਮਹੱਲਾ ਪਹਿਲੇ ਸਰੂਪ ਦਾ ਸ਼ਬਦ ਦੂਸਰੇ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ। ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਭ ਦਾ ਪ੍ਰਕਾਸ਼ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਨੌ ਸੱਤ ਚੌਦਹ ਤੀਨ ਚਾਰ ਕਰ, ਆਹੇ ਪਰਮੇਸ਼ਰ ਵਾਹਿਗੁਰੂ ਨੌ ਖੰਡ ਤੈਨੇ ਬਣਾਉਣਾ ਕੀਤੇ, ਸੱਤ ਦੀਪ ਬਣਾਏ, ਚੌਦਾਂ ਲੋਕ ਬਣਾਏ, ਤਿੰਨ ਗੁਣ ਤੇ ਚਾਰ ਵੇਦ ਰਚੇ ਹਨ। ਮਸਲਤ ਚਾਰ ਕਰ ਮਹਿਲਤ ਚਾਰ ਬਹਾਲੀ, ਇਸ ਤਰ੍ਹਾਂ ਬੜੀ ਸੋਹਣੀ ਮਹਿਲਤ ਕੀ ਜਿਹੜੀ ਹਵੇਲੀ ਹੈ ਤੇਨੇ ਮਾਰਾ ਬਹਾਲੀ ਕੀ ਇੱਜ਼ਤ ਕਰ ਦਿੱਤੀ ਹੈ। ਚਾਰੇ ਦੀਵੇ ਚਾਹੋ ਹੱਥ ਦੀਏ, ਚਾਰ ਜੇਵੇ ਚਾਰ ਵੇਦ ਰੂਪ ਦੀਵੇ ਹੈ ਉਹ ਚੌਹਾਂ ਵਰਨਾਂ ਦੇ ਹੱਥ ਵਿੱਚ ਦੇ ਦਿੱਤੇ ਹੈ। ਜਾਂ ਚਾਰ ਅਵਤਾਰਾਂ ਦੇ ਹੱਥ ਵਿੱਚ ਦੇ ਦਿੱਤੇ। ਚਾਰ ਵਰਨ ਹੈ ਬ੍ਰਾਹਮਣ ਅਤੇ ਛੱਤਰੀ ਅਤੇ ਵੈਸ ਅਤੇ ਸੂਦਰ, ਇਸੇ ਤਰ੍ਹਾਂ ਚਾਰ ਅਵਤਾਰ ਹੈ, ਹੰਸਾ ਅਵਤਾਰ ਹੈ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ ਅਤੇ ਕਲਕੀ ਅਵਤਾਰ ਹੈ। ਇਸ ਤਰ੍ਹਾਂ ਹੀ ਇਹ ਚਾਰ ਜਿਹੜੇ ਵੇਦ ਰੂਪ ਦੀਵੇ ਹੈ, ਸ਼ਾਮ ਰੂਪ ਜਿਹੜਾ ਇਹ ਦੀਵਾ ਹੈ, ਇਹ ਹੰਸਾ ਅਵਤਾਰ ਦੇ ਹੱਥ ਵਿੱਚ ਜਾਂ ਬ੍ਰਾਹਮਣ ਦੇ ਹੱਥ ਵਿੱਚ ਦੇ ਦਿੱਤਾ ਹੈ। ਸਤਯੁਗ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਭਾਗ ਸੀ, ਇਸ ਕਰਕੇ ਇਸ ਤਰ੍ਹਾਂ ਇਹ ਸ਼ਾਮ ਵੇਦ ਰੂਪ ਦੀਵਾ ਬ੍ਰਾਹਮਣ ਰੂਪੀ ਰਾਜੇ ਦੇ ਹੱਥ ਵਿੱਚ ਦੇ ਦਿੱਤਾ ਜਾਂ ਹੰਸਾ ਅਵਤਾਰ ਰੂਪ ਰਾਜੇ ਦੇ ਹੱਥ ਵਿੱਚ ਦੇ ਦਿੱਤਾ ਹੈ। ਇਸੇ ਤਰ੍ਹਾਂ ਤ੍ਰਿਤੇ ਯੁਗ ਦੇ ਵਿੱਚ ਜਿਹੜਾ ਇਹ ਰਿਗਵੇਦ ਰੂਪ ਦੇਵਾ ਹੈ, ਉਹ ਰਾਮ ਰੂਪ ਜਿਹੜਾ ਰਾਜਾ ਉਹਦੇ ਹੱਥ ਵਿੱਚ ਦੇ ਦਿੱਤਾ ਹੈ, ਜਾਂ ਇਹ ਜਿਹੜਾ ਛੱਤਰੀ ਰੂਪ ਛੱਤਰੀ ਵਰਨ ਹੈ, ਇਹ ਰਾਜਾ ਹੈ, ਇਹਦੇ ਹੱਥ ਵਿੱਚ ਦੇ ਦਿੱਤਾ ਹੈ। ਇਸੇ ਤਰ੍ਹਾਂ ਜਿਹੜਾ ਦੁਆਪਰ ਦੇ ਵਿੱਚ ਜਿਹੜਾ ਕੋਈ ਉਹ ਯਜੁਰਵੇਦ ਰੂਪ ਦੀਵਾ ਹੈ, ਇਹ ਕਿਸ਼ਨ ਰੂਪ ਰਾਜੇ ਦੇ ਹੱਥ ਵਿੱਚ ਦੇ ਦਿੱਤਾ ਹੈ। ਜਾਂ ਜਿਹੜੇ ਬੈਸ ਲੋਕ, ਬੈਸ ਵਰਨ ਦੇ ਲੋਕ ਹੈ, ਉਹ ਰਾਜਿਆਂ ਵਾਂਗ ਉਹਨਾਂ ਦੇ ਹੱਥ ਵਿੱਚ ਉਹਨਾਂ ਦਾ ਰਾਜ ਭਾਗ ਹੈ। ਅਤੇ ਇਸੇ ਤਰ੍ਹਾਂ ਜਿਹੜਾ ਚੌਥਾ ਹੈ ਅਥਰਵਣ ਵੇਦ ਰੂਪੀ ਦੇਵਾ, ਉਹ ਜਿਹੜਾ ਹੈ ਕਲਕੀ ਹੈ, ਚੌਵੀਵਾਂ ਅਵਤਾਰ ਹੋਣਾ, ਉਹਦੇ ਹੱਥ ਵਿੱਚ ਦਿੱਤਾ ਹੈ। ਜਾਂ ਜਿਹੜੇ ਆ ਜਿਹੜੇ ਸੂਦਰ ਲੋਕ ਹੈ, ਨੀਚ ਲੋਕ ਹੈ, ਇਹਨਾਂ ਦੇ ਹੱਥ ਵਿੱਚ ਦਿੱਤਾ, ਇਹ ਰਾਜ ਭਾਗ ਕਰ ਰਹੇ ਹਨ, ਇਹ ਮੋਹਰੀ ਹੋ ਰਹੇ ਸਾਰਿਆਂ ਵਿੱਚ। ਏਕਾ ਏਕੀ ਵਾਰੀ, ਕਹਿੰਦੇ ਇੱਕ ਇੱਕ ਵਾਰ ਇਹ ਸਾਰਿਆਂ ਨੂੰ ਦਿੱਤਾ ਹੋਇਆ। ਸਰਜਗ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਭਾਗ, ਤ੍ਰੇਤੇ ਵਿੱਚ ਛੱਤਰੀਆਂ ਦਾ, ਦੁਆਪਰ ਦੇ ਵਿੱਚ ਵੈਸਾਂ ਦਾ, ਕਲਯੁਗ ਦੇ ਵਿੱਚ ਇਹ ਸੂਦਰਾਂ ਦਾ, ਨੀਚਾਂ ਦਾ ਰਾਜ ਹੈ। ਸਭ ਇਹੀ ਮੁਖੀ ਹੋਏ ਪਏ ਹਨ ਹਰ ਪਾਸੇ। ਮਿਹਰਬਾਨ ਮਧਸੂਦਨ ਮਾਧੋ, ਛੱਤੀ ਤਾਂ ਕਹਿੰਦੇ ਇਹਨਾਂ ਦੇ ਲੈਣੇ, ਭਾਵੇਂ ਅੱਠਵੀਂ ਫੇਲ ਹੋਵੇ, ਭਾਵੇਂ ਕੁਝ ਹੋਵੇ, ਦੂਜਿਆਂ ਨੂੰ ਪੁੱਛਦੇ, ਇਹਨਾਂ ਨੂੰ ਕੋਈ ਨਹੀਂ ਪੁੱਛਦਾ ਨੀਚਾਂ ਨੂੰ। ਇਸ ਕਰਕੇ ਸੂਦਰਾਂ ਦਾ, ਨੀਚਾਂ ਦਾ ਰਾਜ ਵੀ ਇੱਕ ਇੱਕ ਵਾਰੀ ਤੂੰ ਪਰਮੇਸ਼ਰ ਸਭ ਨੂੰ ਦਿੱਤਾ ਹੈ ਮਹਾਰਾਜ ਭਾਗ। ਮਿਹਰਬਾਨ ਮਦ ਮਿਹਰਬਾਨ ਮਧਸੂਦਨ ਮਾਧੋ, ਹੇਰ ਮਿਹਰ ਕਰਨ ਵਾਲੇ, ਇਹ ਮਧੂ ਆਦਿਕ ਦਿਨ ਤਨ ਕੱਟਣ ਵਾਲੇ ਮਾਇਆ ਦੇ ਪਤੀ ਪਰਮੇਸ਼ਰ, ਐਸੀ ਸ਼ਕਤ ਤੁਮਾਰੀ, ਇਹੋ ਜੀ ਤੁਹਾਡੀ ਮਾਰਾ ਮਹਾਨ ਤਾਕਤ ਹੈ। ਰਹਾਓ ਘਰ ਘਰ ਲਸ਼ਕਰ ਪਾਵਕ ਤੇਰਾ, ਕਰਾ ਕਰਾ ਸਰੀਰਾਂ ਸਰੀਰਾਂ ਵਿੱਚ ਜਿਹੜੀ ਪੇਟ ਦੀ ਅਗਨੀ ਹੈ, ਇਹੀ ਮਾਰਾ ਤੇਰੀ ਫੌਜ ਹੈ। ਧਰਮ ਕਰੇ ਸਿਕਦਾਰੀ, ਜਿਹੜਾ ਧਰਮ ਰਾਜਾ ਹੈ, ਉਹ ਕਹਿੰਦੇ ਸਾਰਿਆਂ ਤੇ ਸਿਕਦਾਰੀ ਕਰਦਾ, ਠਾਣੇ ਦਾ ਕਰਦਾ ਹੈ। ਧਰਤੀ ਦੇਗ ਮਿਲੈ ਇੱਕ ਵੇਰਾ, ਜਿਹੜੀ ਧਰਤੀ ਹੈ, ਕਹਿੰਦੇ ਦੇਗ ਹੈ ਤੇਰਾ, ਰਸੋਈ ਲੰਗਰ ਹੈ, ਇੱਕੋ ਵੇਰ ਹੀ ਸਭ ਨੂੰ ਮਿਲ ਰਿਹਾ ਇਹਦੇ ਵਿੱਚੋਂ। ਭਾਗ ਤੇਰਾ ਭੰਡਾਰੀ, ਹਰ ਇੱਕ ਦਾ ਜਿਹੜਾ ਆਪੋ ਆਪਣਾ ਭਾਗ ਹੈ, ਇਹ ਤੇਰਾ ਭੰਡਾਰੀ ਬਣਾਇਆ ਹੋਇਆ, ਲਾਂਗਰੀ ਬਣਾਇਆ, ਭਾਗਿਆ ਅਨੁਸਾਰ ਸਭ ਨੂੰ ਮਿਲ ਰਿਹਾ ਹੈ ਧਰਤੀ ਵਿੱਚੋਂ। ਨਾ ਸਾਬੂਰ ਹੋਵੇ ਫਿਰ ਮੰਗੈ, ਇਹਨੇ ਜਿਹੜਾ ਸਬੂਰ ਨਹੀਂ ਹੁੰਦਾ, ਸੰਤੋਖੀ ਨਹੀਂ ਹੁੰਦਾ ਹੈ, ਉਹ ਫਿਰ ਵੀ ਮੰਗਦਾ ਹੈ। ਨਾਰਦ ਕਰੇ ਖੁਆਰੀ, ਇਸ ਕਰਕੇ ਨਾਰਦ ਕੀ ਜਿਹੜਾ ਮਨ ਹੈ ਬੜਾ, ਫਿਰ ਉਸਦੀ ਖੁਆਰੀ ਕਰਦਾ, ਲੋਭੀ ਲਾਲਚੀ ਦੀ ਸੰਤੋਖੀ ਜਿਹੜਾ ਨਹੀਂ ਹੁੰਦਾ ਹੈ। ਲੱਭ ਅੰਧੇਰਾ ਬੰਦੀ ਖਾਨਾ, ਜਿਹੜਾ ਲੱਭ ਖਾਣ ਦਾ ਹੈ, ਇਹ ਬਹੁਤ ਹਨੇਰ ਵਾਲਾ, ਕਹਿੰਦੇ ਹਨੇਰ ਖਾਲਾ ਜੇਲ ਖਾਨਾ ਹੈ, ਕੈਦ ਖਾਨਾ ਹੈ। ਔਗਣ ਪੈਰ ਲੁਹਾਰੀ, ਔਗਣਾ ਕਰਕੇ ਪੈਰਾਂ ਵਿੱਚ, ਕਹਿੰਦੇ ਬੇੜੀ ਲੋਹੇ ਦੀ ਪੈਰੀ ਹੈ। ਪੂੰਜੀ ਮਾਰ ਪਵੇ ਨਿਤ ਮੁਦਗਰ, ਜਿਹਨਾਂ ਨੇ ਪਾਪਾਂ ਦੀ ਪੂੰਜੀ ਇਕੱਠੀ ਪੀਤੀ, ਉਹਨਾਂ ਨੂੰ ਮੁਦਗਰਾਂ ਦੀ ਬੜੀ ਭਾਰੀ ਮਾਰ ਪੈਂਦੀ ਹੈ, ਮੁਸਲ ਪੈਂਦੇ। ਪਾਪ ਕਰੇ ਕੋਟਵਾਰੀ, ਜਿਹੜਾ ਪਾਪ ਹੈ ਇਹੀ ਕਹਿੰਦੇ ਕੋਟਵਾਰੀ ਕਰ ਰਿਹਾ, ਇਹ ਠਾਣੇਦਾਰੀ ਕਰ ਰਿਹਾ, ਪਾਪ ਮੁਖੀ ਹੋ ਰਿਹਾ ਹੈ। ਭਾਵੇਂ ਚੰਗਾ ਭਾਵੇਂ ਮੰਦਾ, ਇਸ ਤਰ੍ਹਾਂ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ। ਜੈਸੀ ਨਦਰ ਤੁਮਾਰੀ, ਇਹੋ ਜੀ ਤੇਰੀ ਪ੍ਰੀਤ ਨਗਰ ਹੋਰੀ ਹੈ ਉਹ ਸੰਸਾਰੀ ਠੀਕ ਠਾਕ ਆਦਿ ਪੁਰਖ ਕੋ ਅਲਹੋ ਕਹੀਏ ਆਦਿ ਪੁਰਖ ਹੁਣ ਤਾਂ ਤੈਨੂੰ ਹਰ ਪਾਸੇ ਤੇ ਅੱਲਾ ਹੀ ਅਕਬੂ ਅੱਲਾਹੂ ਅਕਬਰੀ ਕਿਹਾ ਜਾ ਰਿਹਾ ਸਿੱਖਾਂ ਆਈ ਵਾਰੀ ਇਹ ਸਿੱਖਾਂ ਦੀ ਵਾਰੀ ਹੋਈ ਆਓ ਸੇਖ ਜੀ ਆਓ ਸੇਖ ਜੀ ਓ ਕਹਿ ਰਹੇ ਇੱਕ ਦੂਸਰੇ ਨੂੰ ਦੇਵਲ ਦੇਵ ਤੇ ਆ ਕਰ ਲਾਗਾ ਜਿਹੜੇ ਦੇਵਤੇ ਉਹਨਾਂ ਦੀਆਂ ਮੂਰਤੀਆਂ ਨੂੰ ਵੀ ਜਿਹੜੇ ਦੇਵਤਿਆਂ ਜਿਹਨਾਂ ਜਿਹਨਾਂ ਦਿਵਾਲਿਆ ਮੰਦਰਾਂ ਵਿੱਚ ਇਹ ਦੇਵਤਿਆਂ ਦੀਆਂ ਮੂਰਤੀਆਂ ਟਿਕਾਈਆਂ ਉਹ ਦੋਹਾਂ ਨੂੰ ਵੱਖਰਾ ਵੱਖਰਾ ਟੈਕਸ ਲੱਗਿਆ ਹੋਇਆ ਮਸੂਲ ਲੱਗ ਰਿਹਾ ਹੈ ਐਸੀ ਕੀਰਤ ਚਾਲੀ ਇਸ ਤਰ੍ਹਾਂ ਦੀ ਇੱਥੇ ਕਹਿੰਦੇ ਕੀਰਤੀ ਵਡਿਆਈ ਚੱਲ ਰਹੀ ਹੈ ਕੁੰਜਾ ਵਾਂਗ ਨਿਵਾਜ ਮੁਸੱਲਾ ਹਾਂ ਹੇਠਾਂ ਇਸ ਤਰ੍ਹਾਂ ਹੱਥ ਵਿੱਚ ਕੂਜਾ ਲੋਟਾ ਜਿਹਾ ਲੈਣਾ ਬਾਂਗਾਂ ਦੇਣੀਆਂ ਨਵਾਜ ਪੜ੍ਹਨੀ ਤੇ ਸਬਜੀ ਵਿਛਾ ਲੈਣੀ ਮਸੱਲਾ ਹੇਠਾਂ ਵਿਸਾ ਲੈਣਾ ਨੀਲ ਰੂਪ ਬਨਵਾਰੀ ਨੀਲੇ ਰੰਗ ਦੇ ਕੱਪੜੇ ਜੇ ਪਾਣੇ ਹੇ ਬਨਵਾਰੀ ਇਸ ਤਰ੍ਹਾਂ ਦਾ ਤੂੰ ਬਣ ਰਿਹਾ ਇੱਥੇ ਘਰ ਘਰ ਮੀਆਂ ਸਭਨਾ ਜੀਆਂ ਘਰਾਂ ਘਰਾਂ ਦੇ ਵਿੱਚ ਸਾਰਿਆਂ ਜੀਆਂ ਨੂੰ ਮੀਆਂ ਮੀਆਂ ਜੀ ਬੋਲਿਆ ਜਾ ਰਿਹਾ ਮੀਆਂ ਜੀ ਸਦਿਆ ਜਾ ਰਿਹਾ ਬੋਲੀ ਅਵਰ ਤੁਮਾਰੀ ਪਰਮੇਸ਼ਰ ਇਸ ਤਰ੍ਹਾਂ ਦੀ ਤੇਰੀ ਹੋਰ ਤਰ੍ਹਾਂ ਦੀ ਬੋਲੀ ਹੋ ਗਈ ਹੈ ਜੇ ਤੂੰ ਮੀਰ ਮਹੀਪਤ ਸਾਹਿਬ ਇਹ ਮਹੀਪਤ ਧਰਤੀ ਦੇ ਮਾਲਕ ਜੇ ਤੂੰ ਇਸ ਤਰ੍ਹਾਂ ਦਾ ਕਹਿੰਦੇ ਤੂੰ ਮੀਰ ਕੀ ਇਹ ਪਾਤਸ਼ਾਹ ਬਣ ਰਿਹਾ ਹੈ ਕੁਦਰਤ ਕੌਣ ਹਮਾਰੀ ਇਹ ਮਾਰੀ ਤਮਾਮ ਜੀਵਾਂ ਦੀ ਕੌਣ ਸ਼ਕਤੀ ਹੈ ਵੀ ਇਹਨੂੰ ਬਦਲਣਾ ਚਾਹੇ ਜੇ ਤੂੰ ਇਹਨਾਂ ਨੂੰ ਧਰਤੀ ਦੇ ਮਾਲਕ ਪਾਤਸ਼ਾਹ ਬਣਾ ਰਿਹਾ ਹੈ ਚਾਰੇ ਕੁੰਟ ਸਲਾਮ ਕਰ ਹੈਗੇ ਮਹਾਰਾਜ ਚਾਰੇ ਤਰਫਾਂ ਦੇ ਸਲਾਮਾਂ ਲੈ ਕੀ ਕਹਿੰਦੇ ਉਚਾਰਨਾ ਕਰਨਗੇ ਘਰ ਘਰ ਸਿਫਤ ਤੁਮਾਰੀ ਕਰਾਂਗੇ ਤੁਹਾਡੀ ਸਿਫਤ ਤੁਮਾਰੀ ਹੋਵੇਗੀ ਤੀਰਥ ਸਿਮਰਤ ਪੁੰਨ ਦਾਨ ਕਿਛ ਆਕਾਸ਼ਵਾਣੀ ਹੋਈ ਹੈ ਕੋਈ ਚਾਹੁੰਦੇ ਹੈ ਕਹਿੰਦੇ ਮਹਾਰਾਜ ਜਿਹੜੇ ਹਿੰਦੂ ਲੋਕ ਇਹਨਾਂ ਨੂੰ ਤੀਰਥ ਯਾਤਰਾ ਤੀਰਥਾਂ ਦਾ ਇਸ਼ਨਾਨ ਮਿਲੇ ਸਿਮਰਤੀਆਂ ਦਾ ਪਾਠ ਕਰਨਾ ਮਿਲੇ ਉਨਤੇ ਦਾਨ ਕਰਨਾ ਵੀ ਮਿਲ ਜਾਵੇ ਲਾਹਾ ਮਿਲੇ ਦਿਹਾੜੀ ਇਹਨਾਂ ਨੂੰ ਕੋਈ ਨਾ ਕੋਈ ਮਹਾਰਾਜ ਜੀਵਨ ਦਿਹਾੜੀ ਦਾ ਲਾਹਾ ਲਾਭ ਮਿਲੇ ਪ੍ਰਾਪਤ ਹੋਵੇ ਹਰ ਇੱਕ ਦਿਹਾੜੀ ਵਿੱਚ ਕੋਈ ਤੀਰਥ ਇਸ਼ਨਾਨ ਸਿਮਰਤੀਆਂ ਦਾ ਪੜ੍ਹਨਾ ਪੁੰਨ ਦਾਨ ਕਰਨਾ ਹਰ ਇੱਕ ਦਿਹਾੜੀ ਵਿੱਚ ਇਹ ਲਾਹਾ ਮਿਲੇ ਇਹਨਾਂ ਨੂੰ ਨਾਨਕ ਨਾਮ ਮਿਲੇ ਵਡਿਆਈ ਆਕਾਸ਼ ਬਾਣੀ ਹੋਈ ਹੈ ਹੇ ਗੁਰੂ ਨਾਨਕ ਸਾਹਿਬ ਤੁਸੀਂ ਵੀ ਕੋਈ ਆਪਣੇ ਵੱਲੋਂ ਆਪਣੇ ਲਈ ਮੰਗੋ ਤਾਂ ਕਹਿੰਦੇ ਸਾਨੂੰ ਤਾਂ ਮਾਰਾ ਆਪਦੀ ਵਡਿਆਈ ਕਰਨ ਵਾਸਤੇ ਨਾਮ ਹੀ ਮਿਲੇ ਜਪਣਾ ਮੇਕਾ ਘੜੀ ਸੰਭਾਲੀ ਮੇਕਾ ਕੀ ਇੱਕ ਇੱਕ ਘੜੀ ਵਿੱਚ ਆਪ ਜੀ ਦੇ ਨਾਮ ਨੂੰ ਅਸੀਂ ਸੰਭਾਲੀ ਰੱਖੀਏ ਹਰ ਇੱਕ ਘੜੀ ਆਪ ਜੀ ਦਾ ਨਾਮ ਜਪਦੇ ਰਹੀ ਨਾਮ ਦੁਆਰਾ ਵਡਿਆਈ ਕਰਦੇ ਰਹੀਏ ਦੋਹਰਾ ਨੌਖੰਡ ਔਸਤ ਦੀਪ ਜੋ ਇਸ ਸ਼ਬਦ ਦਾ ਅਰਥ ਹੈ ਨੌਖੰਡ ਸਤ ਦੀਪ ਚੌਦਾਂ ਪੂਰੀ ਬਣਾਏ ਪਰਮੇਸ਼ਰ ਚੌਦਾਂ ਜਿਹੜੀਆਂ ਚੌਦਾਂ ਲੋਕ ਤੇ ਬੁਲਾਏ ਹਨ ਸ਼ਹਿਰਾਂ ਬਾਗ ਤਿੰਨ ਗੁਣਾ ਚੌਹ ਬੇਦ ਕਰ ਤਿੰਨ ਗੁਣ ਨੇ ਤੇ ਚਾਰ ਬੇਦ ਕਰਕੇ ਰਾਖੀ ਰਚਨ ਰਚਾ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਰਚਾ ਰੱਖੀ ਹੈ ਬਣਤਣ ਬਣਾ ਰੱਖੀ ਤੇ ਨੇ ਚੌਹ ਜੁਗ ਕੇ ਦੀਪਕ ਚਤਰ ਚਾਰੇ ਜੁਗਾਂ ਦੇ ਚਾਰ ਜਿਹੜੇ ਦੀਵੇ ਹਨ ਕਰਤ ਉਜਾਲਾ ਬੇਦ ਇਹ ਚਾਰ ਵੇਦ ਹੈ ਸ਼ਾਮ ਵੇਦ ਰਿਗ ਵੇਗ ਜੁਜਰ ਵੇਦ ਤੇ ਅਥਰਵਣ ਦੇ ਇਹ ਪ੍ਰਕਾਸ਼ ਕਰੜੇ ਦੀਵਿਆਂ ਭਾਂ ਬ੍ਰਹਮੇ ਕੀ ਰੱਖਿਆ ਨਿਮਿਤ ਹਾਂ ਜਿਹੜਾ ਬ੍ਰਹਮਾ ਉਹਦੀ ਰੱਖਿਆ ਦੇ ਵਾਸਤੇ ਮਧ ਕੈਟਪ ਦੀ ਛੇਦ ਨਹੀਂ ਮਹਾਰਾਜ ਜਿਹੜਾ ਮਧੂ ਮਧੂ ਕੈਟਮ ਨਵੇਂ ਦੈਨ ਸੀ ਉਹਨੂੰ ਕੱਟ ਦਿੱਤਾ ਨਾਸ ਕਰ ਦਿੱਤਾ ਘਰ ਘਰ ਲਸ਼ਕਰ ਅਗਨ ਜੋ ਘਰਾਂ ਘਰਾਂ ਵਿੱਚ ਜਿਹੜੀ ਪੇਟ ਅਗਨੀ ਇਹੀ ਕਹਿੰਦੇ ਲਸ਼ਕਰ ਹੈ ਫੌਜ ਹੈ ਦਲ ਹੈ ਧਰਮ ਰਾਜ ਸਿਕਦਾਰ ਧਰਮ ਰਾਜਾ ਉਹ ਤੈਨੇ ਠਾਣੇਦਾਰ ਬਣਾਇਆ ਹੋਇਆ ਧਰਤੀ ਥਾਪੀ ਦੇਗ ਕਰ ਜਿਹੜੀ ਧਰਤੀ ਇਹਨੂੰ ਕਹਿੰਦੇ ਰਸੋਈ ਬਣਾ ਕੇ ਤੂੰ ਇੱਜ਼ਤ ਕੀਤਾ ਹੋਇਆ ਸਭ ਸਹਿ ਦੇਤ ਆਹਾਰ ਸਾਰਿਆਂ ਨੂੰ ਕਰਮਾਂ ਅਨੁਸਾਰ ਧਰਤੀ ਭੋਜਨ ਦੇਈ ਜਾਂਦੀ ਹੈ। ਕਰਮ ਭੰਡਾਰੀ ਸੇ ਭਏ, ਹਰ ਇੱਕ ਇਨਸਾਨ ਦੇ ਜਿਹੜੇ ਕਰਮ ਭਾਗ ਉਹ ਭੰਡਾਰੀ ਹੋ ਰਹੇ, ਲਾਂਗਰੀ ਬਣ ਰਹੇ ਹੈ। ਜਸ ਕਰ ਹੀ ਤਸ ਦੇ, ਜਿਹੋ ਜਿਹਾ ਕੋਈ ਕਰਮ ਕਰਦਾ ਹੋਏ ਜਾਂ ਕਹਿੰਦੇ ਭੰਡਾਰੀ ਕਰਮ, ਉਹਦਾ ਉਹਨੂੰ ਫਲ ਦੇ ਦਿੰਦਾ ਹੈ। ਤ੍ਰਿਸ਼ਨਾ ਮੈਂ ਮਨ ਬਿਗੜ ਕੇ, ਜਿਨ੍ਹਾਂ ਦਾ ਮਨ ਤ੍ਰਿਸ਼ਨਾ ਦੇ ਨਾਲ ਕਹਿੰਦੇ ਵਿਗੜ ਗਿਆ ਹੈ, ਸਦਾ ਖੁਆਰ ਰਹੇ, ਉਹ ਹਮੇਸ਼ਾ ਖੱਜਲ ਖੁਆਰ ਹੋਏ ਰਹਿੰਦੇ ਹਨ। ਬਿਨ ਸੰਤੋਖ ਤਮ ਬੰਦ ਮੈਂ, ਹਾਂ ਬਿਨਾਂ ਸੰਤੋਖ ਤੋਂ ਹਨੇਰੇ ਰੂਪ ਕੈਦ ਖਾਨੀ ਵਿੱਚ, ਔਗਣ ਪਾਪ ਕਰੰਤ, ਔਗਣਾਂ ਰੂਪੀ ਪਾਪ ਬੜੇ ਕਰਦੇ, ਔਗਣ ਕਰ ਰੂਪ ਪਾਪ ਕਰਦੇ ਹਨ। ਪਰ ਹੈ ਮੁਗਦਰ ਜਮ ਹੈ ਕੇ, ਉਹਨਾਂ ਜੀਵਾਂ ਤਾਈ ਕਹਿੰਦੇ ਜਮਾਂ ਦੇ ਮੁਗਲੇ ਪੈਣਗੇ ਵੱਜਣਗੇ। ਹੋਇ ਸਜਾਇ ਦੁਖਵੰਤ, ਦੁੱਖ ਦੇਣ ਵਾਲੀ ਬੜੀ ਸਜ਼ਾ ਹੋਵੇਗੀ। ਫਿਰ ਉਹ ਸਮਾਂ ਅਬ ਔਰ ਵਿਦ, ਪਰਮੇਸ਼ਰ ਹੁਣ ਹੋਰ ਤਰ੍ਹਾਂ ਦਾ ਜਿਹੜਾ ਸਮਾਂ ਫਿਰ ਗਿਆ ਹੈ। ਸੇਖਾਂ ਵਾਰੀ ਆਏ, ਇੱਥੇ ਕਹਿੰਦੇ ਸੇਖਾਂ ਦੀ ਵਾਰੀ ਹੋਈ, ਆਈਏ ਸੇਖ ਜੀ ਆਈਏ ਸੇਖ ਜੀ, ਬੋਲਦੇ ਹਨ ਇੱਕ ਦੂਸਰੇ ਨੂੰ। ਆਦਿ ਪੁਰਖ ਕੋ ਅਲਹਿ ਕਹਿ, ਆਦਿ ਪੁਰਖ ਹੁਣ ਇੱਥੇ ਤੈਨੂੰ ਅੱਲਾ ਅੱਲਾ ਆਖਿਆ ਜਾਣਾ ਕਰ ਰਿਹਾ। ਦੇਵਲ ਕਰ ਲਗਵਾਏ, ਜਿਹੜੇ ਦੇਵਤਿਆਂ ਦੇ ਦੇਵਲ ਕੀ ਹੈ ਮੰਦਿਰ, ਇਹਨਾਂ ਤੇ ਟੈਕਸ ਲਗਵਾਇਆ ਗਿਆ ਹੈ। ਕੂਜਾ ਬਾਂਗ ਨਿਵਾਜ ਕੀ, ਹਾਂ ਕੂਜਾ ਹੱਥ ਵੀ ਲੋਟਾ ਤੇ ਬਾਂਗਾਂ ਦੇਣੀਆਂ, ਨਿਵਾਜ ਗੁਜਾਰਨੀ। ਰੀਤ ਚਲਾਈ ਔਰ, ਹੋਰੀ ਰੀਤੀ ਤੈਨੇ ਖੁਦ ਪਰਮੇਸ਼ਰ ਚਲਾ ਦਿੱਤੀ ਹੋਈ। ਜੀਅਨ ਕੋ ਮੀਆਂ ਕਹੇ, ਜਿੰਨੇ ਜੀਵ ਹੈ ਸਾਰਿਆਂ ਨੂੰ ਮੀਆਂ ਜੀ ਆਈਏ ਜੀ ਉਹ ਕਹਿ ਰਹੇ ਹੈ। ਅਸ ਬੋਲੀ ਸਭ ਠੌਰ, ਇਸ ਤਰ੍ਹਾਂ ਦੀ ਜਿਹੜੀ ਬੋਲੀ ਹੈ ਨਾ ਸਾਰੀਆਂ ਜਗ੍ਹਾ ਵਿੱਚ ਹੀ ਹੋ ਰਹੀ ਹੈ। ਨਿਰੰਕਾਰ ਕਰਤਾਰ ਅਬ, ਇਹ ਨਿਰਾਕਾਰ ਸਰੂਪ ਹੈ ਸੰਸਾਰ ਦੇ ਕਰਤਾਰ, ਕੋਈ ਬੈਠੇ ਹੋ ਇਸ ਅੰਗ, ਤੁਸੀਂ ਇਸ ਤੇ ਇਹਨਾਂ ਦੇ ਪੱਖ ਤੇ ਹੋ ਬੈਠੇ ਹੋ। ਐਸੀ ਕੁਦਰਤ ਕਿਸ ਵਿਖੇ, ਇਹੋ ਜਿਹੀ ਤਾਕਤ ਕਿਸ ਦੇ ਵਿੱਚ ਹੈ। ਕਰ ਹਟਾਏ ਤੁਮ ਸੰਗ, ਤੁਹਾਡੇ ਨਾਲ ਕਹਿੰਦੇ ਇਸ ਤਰ੍ਹਾਂ ਹੋ ਕੇ ਵੀ ਉਹਨੂੰ ਮੋੜ ਸਕੇ, ਵੀ ਉਹ ਨਹੀਂ ਕਰਨਾ ਹੈ ਉਹ ਕਰ। ਮਿਲੇ ਦਿਹਾੜੀ ਮੋਹੇ ਕੋ, ਸਾਨੂੰ ਮਹਾਰਾਜ ਜਿਹੜੀ ਇਸ ਤਰ੍ਹਾਂ ਇਸ ਦਿਹਾੜੀ ਮਿਲੇ। ਚੱਲ ਆਇਓ ਤੁਮ ਪਾਸ, ਅਸੀਂ ਮਹਾਰਾਜ ਤੁਹਾਡੇ ਕੋਲ ਚੱਲ ਕੇ ਆਏ ਹਾਂ। ਤੀਰਥ ਸਿਮਰਤ ਪੁੰਨ ਸਭ, ਜਿਹੜੇ ਹਿੰਦੂ ਮਹਾਰਾਜ ਇਹਨਾਂ ਨੂੰ ਤੀਰਥਾਂ ਦੇ ਇਸ਼ਨਾਨ, ਹੋਰ ਸਿਮਰਤੀਆਂ ਦਾ ਪਾਠ ਤੇ ਪੁੰਨ ਦਾਨ ਆਦਿਕ, ਦੇਹ ਹਿੰਦਨ ਸੁਖ ਰਾਸ, ਇਹਨਾਂ ਰਾਹੀਂ ਮਹਾਰਾਜ ਹਿੰਦੂਆਂ ਨੂੰ ਬਹੁਤਾ ਸੁਖ ਦੇ ਦੇਵੋ। ਨਾਮ ਵਡਾਈ ਦੀਜੀਏ, ਸਾਨੂੰ ਮਹਾਰਾਜ ਨਾਮ ਦੁਆਰਾ ਵਡਿਆਈ ਕਰਨੀ ਬਖਸ਼ ਦੇਈਏ। ਮੋਕੋ ਸ੍ਰੀ ਕਰਤਾਰ, ਇਹ ਸਾਰੇ ਸ੍ਰਿਸ਼ਟੀ ਦੇ ਕਰਤਾਰ ਵਾਹਿਗੁਰੂ ਮੇਰੇ ਤਾਈ। ਹਿੰਦਨ ਕੋ ਥਿਰ ਧਰਮ ਹੋਇ, ਇਹ ਹਿੰਦੂਆਂ ਦਾ ਮਾੜਾ ਜਿਹੜਾ ਧਰਮ ਹੈ ਇੱਥੇ ਕਾਇਮ ਰਹੇ। ਕਾਰਜ ਯਹੀ ਹਮਾਰ, ਸਾਡਾ ਮਾੜਾ ਕਾਰਜ ਹੈ ਲਤਾੜੇ ਜਾ ਰਹੇ ਵਿਚਾਰੇ। ਇਸ ਪ੍ਰਕਾਰ ਕੋ ਸ਼ਬਦ ਸੁਣ, ਇਸ ਤਰ੍ਹਾਂ ਦਾ ਜਿਹੜਾ ਸ਼ਬਦ ਹੈ ਮਹਾਰਾਜ ਨੇ ਉਚਾਰਿਆ ਇਸ ਨੂੰ ਸੁਣ ਕੇ। ਮੱਕੇ ਵਾਸੀ ਲੋਕ, ਮੱਕੇ ਸ਼ਹਿਰ ਦੇ ਵਿੱਚ ਵਸਣ ਵਾਲੇ ਲੋਕ, ਹਾਜੀ ਇਹ ਮਤਵਾਨ ਵੱਡ, ਉਹ ਵਿੱਚ ਹੀ ਕਹਿੰਦੇ ਆਹ ਜਿਹੜਾ ਹਾਜੀ ਆਇਆ ਵੀ ਚੰਗਾ ਅਕਲ ਬੁੱਧ ਵਾਲਾ ਹੈ ਤਕੜਾ। ਭਾਖ ਹੈ ਦਰਸ ਬਿਲੋਕ, ਆਪੋ ਵਿੱਚ ਹੀ ਕਹਿੰਦੇ ਵੀ ਆਪਾਂ ਇਹਨਾਂ ਦੇ ਦਰਸ਼ਨ ਕਰੀਏ ਇਹਨਾਂ ਦੇ। ਸੀਧਾ ਆਨ ਚੜਾਵੀ, ਫੇਰ ਕੀ ਹੈ ਲਿਆ ਲਿਆ ਕੇ ਰਸਤ ਪਾਣੀ ਸਤਿਗੁਰੂ ਅੱਗੇ ਚੜਾਉਣ ਲੱਗ ਪਏ। ਕੇਤਿਕ ਕਰ ਹੈ ਸਲਾਮ, ਕਈ ਆ ਕੇ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਸਲਾਮਾਂ ਕਰ ਰਹੇ। ਤੈਸੇ ਸੁਜਾਸ ਬਖਾਨ ਹੀ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬਹੁਤ ਹੀ ਸ੍ਰੇਸ਼ਟ ਜਸ ਕਹਿੰਦੇ ਹੈ। ਵਿਸਾਲ ਗੁਣ ਧਾਮ, ਇਹ ਜਿਹੜੇ ਆ ਕੇ ਹੁਣ ਹਾਜੀ ਬੈਠੇ ਤੇ ਬਹੁਤ ਵੀ ਵੱਡੇ ਗੁਣਾਂ ਦੇ ਘਰ ਹੈ, ਇਹੋ ਜਿਹੇ ਹਾਜੀ ਤਾਂ ਕਿਤੇ ਇੱਥੇ ਆਏ ਹੀ ਨਹੀਂ ਹੈ। ਇਸ ਤਰ੍ਹਾਂ ਜਿਹੜੇ ਲੋਕ ਹੈ ਮਹਾਰਾਜ ਜੀ ਉੱਥੇ ਉਸਤ ਕਰ ਰਹੇ, ਰਸਤਾ ਬਸਤਾ ਲਿਆ ਕੇ ਭੇਟਾ ਕਰ ਰਹੇ, ਪੂਜਾ ਕਰ ਰਹੇ, ਜਿਸ ਤਰ੍ਹਾਂ ਮਰਦਾਨੇ ਨੂੰ ਮਹਾਰਾਜ ਨੇ ਅੰਦਰ ਭੇਜਿਆ ਉਹ ਕਾਬਾ ਦਿਖਾਉਣ ਵਾਸਤੇ, ਅਤੇ ਆਪ ਵੀ ਬਿਲਕੁਲ ਨੇੜੇ ਜੇ ਜਾ ਕੇ ਉਹਨਾਂ ਨੂੰ ਆਪਣੇ ਵੱਲੀ ਖਿੱਚਣ ਵਾਸਤੇ, ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ, ਵਿਚਾਰ ਵਟਾਂਦਰਾ ਕਰਨ ਵਾਸਤੇ ਉਸਦੀ ਤਰਫ ਜੇ ਉਹ ਚਰਨ ਕਰ ਲਏ ਸਨ। ਇਹ ਕੋਈ ਐਸਾ ਨਹੀਂ ਵੀ ਕਿਸੇ ਅਸਥਾਨ ਦੀ ਬੇਅਦਬੀ ਵਾਸਤੇ ਸੀ, ਇਹ ਮਹਾਰਾਜ ਆਪਣੇ ਵੱਲੀ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਇਹੋ ਜਿਹਾ ਕੋਈ ਉਹ ਜਿਹੜਾ ਕੌਤਕ ਜਿਹਾ ਕਰ ਲੈਂਦੇ ਸੀ, ਜਿਵੇਂ ਹਰਿਦੁਆਰ ਗਏ ਅਤੇ ਉਹ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਲੋਕ ਤਾਂ ਉਹ ਨਹਾ ਧੋ ਕੇ ਚੜ੍ਹਦੀ ਤਰਫ ਨੂੰ ਪਾਣੀ ਚੱਟ ਰਹੇ ਸੀ, ਅਤੇ ਮਹਾਰਾਜ ਨੇ ਆਪਣੇ ਵੱਲੀ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਅਤੇ ਉਹ ਗੰਗਾ ਵਿੱਚ ਵੜ ਕੇ ਅਤੇ ਪਾਣੀ ਜਿਹੜਾ ਉਹ ਸ਼ਿਵ ਦੀ ਤਰਫ ਨੂੰ ਚੱਟਣ ਲੱਗ ਪਏ। ਉਹ ਜਿੰਨੇ ਉੱਥੇ ਹਿੰਦੂ ਹੋਰ ਬ੍ਰਾਹਮਣ ਸੀ ਦੇਖ ਕੇ ਉਹ ਕਹਿੰਦੇ ਵੀ ਇਹ ਤੂੰ ਕੀ ਕਰੀ ਜਾਂਦਾ, ਜੇ ਮੁਸਲਮਾਨ ਹੈ ਤਾਂ ਫਿਰ ਗੰਗਾ 'ਤੇ ਕੀ ਲੈਣ ਆਇਆ ਹੈ, ਇਹਦੇ ਨੂੰ ਤਾਂ ਮੁਸਲਮਾਨ ਸਾਰਾ ਉਹ ਵੀ ਇੱਧਰ ਕਾਬਾ ਹੈ ਪੱਛਮ ਦੀ ਤਰਫ, ਉਹ ਮੱਥਾ ਟੁੱਕਦੇ ਤੂੰ ਹੈ। ਮਹਾਰਾਜ ਕਹਿੰਦੇ ਵੀ ਤੁਸੀਂ ਕਿੱਧਰ ਪਾਣੀ ਦੇ ਰਹੇ ਹੋ, ਅਸੀਂ ਤਾਂ ਸੂਰਜ ਨੂੰ ਦੇ ਰਹੇ ਹਾਂ ਪਾਣੀ। ਕਹਿੰਦਾ ਸੂਰਜ ਪਾਣੀ ਲੈ ਕੇ ਕੀ ਕਰਦਾ, ਕਹਿੰਦੇ ਉਹ ਪਿੱਤਰ ਲੋਕ ਵਿੱਚ ਪਹੁੰਚਾ ਦਿੰਦਾ ਜਿੱਥੇ ਸਾਡੇ ਮਰੇ ਪਿੱਤਰ ਰਹਿੰਦੇ ਹੈ। ਮਹਾਰਾਜ ਕਹਿੰਦੇ ਵੀ ਅਸੀਂ ਵੀ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ। ਕਹਿੰਦੇ ਖੇਤ ਕਿੱਥੇ ਹੈ, ਕਹਿੰਦੇ ਰਾਏ ਭੋਏ ਦੀ ਤਲਵੰਡੀ ਸਾਡਾ ਜਮਨਰ ਹੈ, ਉੱਚੇ ਟਿੱਬੇ 'ਤੇ ਅਸੀਂ ਖੇਤ ਬੀਜ ਕੇ ਆਏ ਹਾਂ, ਜ਼ਿਮੀਦਾਰ ਹੈ ਵੀ ਰੋਜ਼ ਉੱਥੇ ਪਾਣੀ ਦੀ ਲੋੜ ਪੈਂਦੀ ਹੈ। ਅੱਜ ਇੱਥੇ ਆਏ ਹੋਏ ਹਾਂ, ਜਿੱਥੇ ਵੀ ਹੁੰਦੇ ਹਾਂ ਨਹਾ ਧੋ ਕੇ ਅਸੀਂ ਰੋਜ਼ ਪਾਣੀ ਉੱਥੇ ਦੇ ਦਿੰਦੇ ਹਾਂ। ਇਹ ਕਹਿਣ ਲੱਗੇ ਵੀ ਇਹ ਤਾਂ ਤੁਹਾਡਾ ਪਾਣੀ ਨਹੀਂ ਉੱਥੇ ਜਾਣਾ ਹੈ, ਇਹ ਤਾਂ ਇੱਥੇ ਡਿੱਗੀ ਜਾ ਰਿਹਾ ਹੈ। ਮਹਾਰਾਜ ਕਹਿੰਦੇ ਤੁਹਾਡਾ ਵੀ ਇੱਥੇ ਹੀ ਡਿੱਗਦਾ, ਡਿੱਗਣਾ ਤਾਂ ਜਾਂਦਾ। ਫਿਰ ਇਸ ਤਰ੍ਹਾਂ ਹੋ ਜਾਣੀ ਉਹ ਆਪਣਾ ਧਿਆਨ ਉਹਨਾਂ ਦਾ ਇੱਧਰ ਖਿੱਚਣ ਵਾਸਤੇ ਇਹੋ ਜਿਹਾ ਮਹਾਰਾਜ ਕਰਾ ਲੈਂਦੇ ਸੀ। ਹੋਰ ਉਹ ਕਾਬੇ ਵੱਲੀ ਜਿਹੜੀਆਂ ਲੱਤਾਂ ਜਿਹੀਆਂ ਪੈਰ ਜੇ ਕਰਕੇ ਆਪ ਜੀ ਪਏ ਆ ਵੀ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਵੀ ਸਾਡੇ ਨਾਲ ਗੱਲ ਕਰਨਗੇ। ਵੀ ਆਪਾਂ ਕਹਾਂਗੇ ਵੀ ਇਹ ਤੁਸੀਂ ਸਿਰਫ ਇਹਦੇ ਵਿੱਚ ਹੀ ਜਾਣਾ, ਵੀ ਇੱਥੇ ਹੀ ਬੈਠਾ ਖੁਦਾ, ਵੀ ਹੋਰ ਥਾਂ ਨਹੀਂ ਹੈਗਾ ਹੈ, ਵੀ ਉਹ ਤਾਂ ਸਾਰੇ ਥਾਵਾਂ ਵਿੱਚ ਹੈ, ਇੱਥੇ ਕਾਬੇ ਵਿੱਚ ਵੀ ਹੈ, ਹੋਰ ਜਿਹੜੀਆਂ ਦਿਸ਼ਾ ਉੱਥੇ ਵੀ ਹੈ, ਵੀ ਸਰਬ ਵਿਆਪੀ ਹੈ। ਤੁਸੀਂ ਇੰਨੇ ਕੁ ਭੋਲਾ ਕਥਾ ਉਹਨੂੰ ਮੰਨੀ ਬੈਠੇ ਆ, ਭੁਲੇਖਾ ਮਹਾਰਾਜ ਨੇ ਕੱਢਣਾ ਸੀ। ਉਹ ਜਿਵੇਂ ਆਪ ਜੀ ਨੇ ਇੱਥੇ ਚੋਜ ਕੀਤਾ ਉਹ ਪ੍ਰਸੰਗ ਆਏਗਾ, ਉਹ ਆਪਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸੀਧਾ ਆਨ ਚੜਾਵੀ ਕੇਤਿਕ ਕਰ ਹੈ ਸਲਾਮ, ਵੈਸੇ ਸੁਜਸ ਬਖਾ ਨਹੀਂ ਬਹਿ ਵਿਸਾਲ ਗੁਣ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਤੂੰ ਠਾਕੁਰ ਤੁਮ ਅਰਬ